ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਆਸਨ ਪੈ ਆਸੀਨ ਕਿਰਪਾਲਾ ਪੈਰ ਪਲੋਟਤ ਲਾਲੋ ਜੇ ਕੋ ਮੁਨ ਜਨ ਧਿਆਨ ਧਰਤ ਹੈ ਬਸ ਹੈ ਜੇ ਉਰ ਨਹਿ ਕਾਲੋ ਆਸਨ ਪੈ ਆਸੀਨ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਲੜੀਵਾਰ ਰੂਪ ਵਿੱਚ ਹੀ ਪ੍ਰਾਰੰਭ ਹੋਇਆ ਹੋਇਆ ਹੈ। ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਸੁਣ ਰਹੇ ਅਤੇ ਲਾਹਾ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਮਿਹਰ ਦਇਆ ਕਰਦੇ ਹੋਏ ਸੁਲਤਾਨਪੁਰ ਤੋਂ ਚੱਲਦੇ ਹੋਏ 17 ਕੁ ਦਿਨਾਂ ਤੋਂ ਬਾਅਦ ਏਮਨਾਬਾਦ ਸ਼ਹਿਰ ਵਿਖੇ ਭਾਈ ਲਾਲੋ ਜੀ ਦੇ ਘਰ 'ਤੇ ਵੀ ਜਾ ਪਹੁੰਚੇ। ਇਸ ਨੇ ਉੱਠ ਕੇ ਸਤਿਕਾਰ ਕੀਤਾ ਹੈ, ਫਿਰ ਆਪ ਜੀ ਤੋਂ ਪੁੱਛ ਪੜਤਾਲ ਕੀਤੀ ਕਿ ਮਹਾਰਾ ਆਪ ਜੀ ਕੌਣ ਹੋ। ਮਹਾਰਾ ਨੇ ਸਿੱਧੇ ਕਹਿ ਦਿੱਤਾ ਵੀ ਤੂੰ ਆਪੇ ਜਾਣ ਜਾਏਗਾ। ਉਸ ਵੇਲੇ ਆਪ ਹੀ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਕਿਤੇ ਗੁਰੂ ਨਾਨਕ ਸਾਹਿਬ ਜੀ ਤਾਂ ਪਤਾ ਨਹੀਂ ਹੋ। ਭਾਈ ਮਰਦਾਨਾ ਜੀ ਨੇ ਕਿਹਾ ਵੀ ਹਾਂ, ਤੂੰ ਸ਼ਰਧਾ ਰੱਖ, ਗੁਰੂ ਨਾਨਕ ਸਾਹਿਬ ਜੀ ਹੀ ਹੈ, ਇਹ ਚਰਨੀ ਢਹਿ ਪਿਆ ਹੈ ਅਤੇ ਗੁਰੂ ਮਹਾਰਾਜ ਵਾਸਤੇ ਆਗਿਆ ਲੈ ਕੇ ਇਸਨੇ ਭੋਜਨ ਪ੍ਰਸ਼ਾਦਾ ਤਿਆਰ ਕਰਵਾਇਆ ਹੈ। ਸਰ੍ਹੋਂ ਦਾ ਸਾਗ ਹੈ, ਬਾਜਰੇ ਦੇ ਪ੍ਰਸ਼ਾਦੇ। ਜਦੋਂ ਗੁਰੂ ਮਹਾਰਾਜ ਅਤੇ ਮਰਦਾਨ ਅੱਗੇ ਲਿਆ ਰੱਖਿਆ ਹੈ, ਮਰਦਾਨੇ ਜੀ ਨੇ ਦੇਖ ਕੇ ਕੁਝ ਖਿਆਲ ਜਿਹਾ ਕੀਤਾ ਵੀ ਭੋਜਨ ਐਸਾ ਹੀ ਹੈ। ਮਹਾਰਾਜ ਜੀ ਅੰਦਰ ਦੀ ਜਾਣ ਗਏ, ਕਹਿਣ ਲੱਗੇ ਮਰਦਾਨੇ ਜਦੋਂ ਛਕੇਗਾ ਫਿਰ ਪਤਾ ਚੱਲੇਗਾ, ਬਾਹਰ ਦੇਖ ਕੇ ਨਾ ਵਿਚਾਰਾਂ ਜੀਆਂ ਕਰ। ਜਦੋਂ ਬੁਰਕੀ ਪਾਈ ਹੈ ਅੰਮ੍ਰਿਤ ਵਰਗਾ ਸਵਾਦ ਆਇਆ ਹੈ। ਮਹਾਰਾਜ ਕਹਿੰਦੇ ਭੋਜਨ ਦੀ ਖਬਰ ਦੇ ਮਰਦਾਨੇ, ਲੱਗੇ ਮਹਾਰਾਜ ਸੁਣਿਆ ਵੀ ਅੰਮ੍ਰਿਤ ਬਹੁਤ ਮਿੱਠਾ ਹੁੰਦਾ ਹੈ, ਸਵਾਦੀ ਹੁੰਦਾ ਹੈ, ਪਰ ਦੇਖਿਆ ਤਾਂ ਹੈ ਨਹੀਂ ਅੱਜ ਤਾਂ ਮਹਾਰਾਜ, ਅੰਮ੍ਰਿਤ ਨਾਲੋਂ ਵੀ ਜ਼ਿਆਦਾ ਸਵਾਦ ਆ ਰਿਹਾ ਇਹਦੇ ਵਿੱਚੋਂ। ਦੇਖਣ ਨੂੰ ਬਾਜਰੇ ਦੇ ਪ੍ਰਸ਼ਾਦੇ ਜਿਹੇ ਲੱਗਦੇ, ਸਰ੍ਹਾਂ ਦਾ ਸਾਗ ਜਿਹਾ ਲੱਗਦਾ, ਅਤੇ ਉਂਝ ਇਹਦੇ ਵਿੱਚ ਬੜਾ ਰਸ ਭਰਿਆ ਪਿਆ। ਮਹਾਰਾਜ ਕਹਿੰਦੇ ਵੀ ਇਹ ਹੱਕ ਸੱਚ ਦੀ ਕਮਾਈ ਕਰਕੇ ਹੈ ਸਾਰਾ ਕੁਛ, ਇਹ ਧਰਮ ਦੀ ਕਿਰਤ ਕਰਕੇ ਛਕਦਾ ਛਕਾਉਂਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਦੋ ਕੁ ਦਿਨ ਜਦੋਂ ਰਹੇ ਨੇ, ਫਿਰ ਜਾਣ ਦੀਆਂ ਤਿਆਰੀਆਂ ਜਿਹੀਆਂ ਕਰ ਲਈਆਂ, ਅਤੇ ਮਰਦਾਨਾ ਕਹਿਣ ਲੱਗਿਆ, ਮਹਾਰਾਜ ਤੁਸੀਂ ਮੇਰੇ ਮਨ ਦਾ ਹੀ ਫੁਰਨਾ ਬੁਝਿਆ ਹੈ, ਇੱਥੇ ਨਹੀਂ ਰਹਿਣਾ ਚਾਹੀਦਾ ਹੈ, ਕਿਉਂਕਿ ਇੱਥੋਂ ਦੇ ਜਿਹੜੇ ਆ ਲੋਕ ਜੇ ਹੈ ਆਪ ਜੀ ਦੇ ਸੰਬੰਧ ਵਿੱਚ ਬਹੁਤ ਪੁੱਠਾ ਸੱਤਾ ਜਿਹਾ ਬੋਲਦੇ, ਮੈਨੂੰ ਵੀ ਕਹਿੰਦੇ ਉਹਦਾ ਮਰਾਸੀ ਹੈ ਜਿਹੜਾ ਕੁਰਾਹੀਆ ਹੋ ਗਿਆ ਹੈ, ਇਸ ਕਰਕੇ ਮਹਾਰਾਜ ਆਪਾਂ ਚੱਲੀਏ ਇੱਥੋਂ। ਮਹਾਰਾਜ ਵੀ ਕਹਿੰਦੇ ਠੀਕ ਹੈ, ਵੀ ਜਿੱਥੇ ਚੰਗੀ ਸੰਗਤ ਹੋਵੇ ਉੱਥੇ ਰਹਿਣਾ ਚਾਹੀਦਾ ਹੈ, ਮਾੜੇ ਲੋਕਾਂ ਵਿੱਚ ਨਹੀਂ ਰਹਿਣਾ ਚਾਹੀਦਾ ਹੈ, ਕਿਉਂਕਿ ਮਾੜੇ ਲੋਕਾਂ ਦਾ ਜਿਹੜਾ ਅਸਰ ਹੈ ਮਾੜਾ ਮਨ 'ਤੇ ਪੈਂਦਾ, ਚੰਗੇ ਲੋਕਾਂ ਵਿੱਚ ਰਹੀਏ ਚੰਗਾ ਮਨ 'ਤੇ ਅਸਰ ਖਿਆਲ ਪੈਂਦਾ ਹੈ। ਬਾਕੀ ਵੀ ਇਹ ਜਿਹੜੀਆਂ ਕਲਯੁਗ ਦੇ ਵਿੱਚ ਪੰਜ ਕੁ ਗੱਲਾਂ ਹੈ ਨਾ, ਇਹ ਬੜੀਆਂ ਬੜੀਆਂ ਪੈਦਾਇਕ ਹੈ, ਬੜੀਆਂ ਰੁਕਾਵਟਾਂ ਖੜੀਆਂ ਕਰਦੀਆਂ। ਜਦੋਂ ਮਨੁੱਖ ਕੋਈ ਪਰਮੇਸ਼ੁਰ ਦੀ ਤਰਫ ਨੂੰ ਚੱਲਦਾ ਹੈ, ਇਹ ਜਿਹੜੇ ਕਲਯੁਗੀ ਲੋਕ ਹੈ ਫਿਰ ਇਹੋ ਜਿਹੀਆਂ ਪੰਜ ਗੱਲਾਂ ਕਰਕੇ ਉਹਨੂੰ ਰੁਕਾਵਟ ਪਾਉਂਦੇ, ਪਰਮੇਸ਼ੁਰ ਦੀ ਤਰਫ ਚੱਲਣ ਨਹੀਂ ਦਿੰਦੇ ਨੇ। ਇਸ ਤਰ੍ਹਾਂ ਪਰਮੇਸ਼ੁਰ ਦੀ ਤਰਫ ਚੱਲਣ ਵਾਲਾ ਜੇ ਕਿਤੇ ਉਹ ਆਪਣਾ ਇਸ ਤਰ੍ਹਾਂ ਕਹਿੰਦੇ ਜਾ ਕੇ ਕੋਈ ਉਪਦੇਸ਼ ਕਰਨ ਲੱਗ ਜਾਏ, ਬੋਲਣ ਲੱਗ ਪਏ, ਅਤੇ ਫਿਰ ਉਹ ਕੋਈ ਚੰਗਾ ਨਹੀਂ ਸਮਝਦੇ, ਇਹ ਚੰਗਾ ਉਪਦੇਸ਼ ਦਿਓ, ਕਹਿੰਦੇ ਐਵੇਂ ਬਹੁਤਾ ਬੜਬੜ ਕਰੀ ਜਾਂਦਾ, ਬਹੁਤਾ ਬੋਲੀ ਜਾਂਦਾ, ਜੇ ਚੁੱਪ ਕਰਕੇ ਬੈਠੇ ਰਹੀਏ ਕੂਹਾਂ ਕਰੀਏ ਕਰਾਈਏ ਨਾ, ਫਿਰ ਵੀ ਇਹ ਕੋਈ ਚੰਗਾ ਨਹੀਂ ਸਮਝਦੇ, ਫਿਰ ਕਹਿੰਦੇ ਇਹਨੂੰ ਅਕਲ ਮੱਤ ਹੈ ਨਹੀਂ, ਇਹਨੂੰ ਬੋਲਣਾ ਹੀ ਨਹੀਂ ਆਉਂਦਾ ਹੈ। ਜੇ ਇੱਕੇ ਥਾਂ ਬੈਠ ਜਾਈਏ ਵੀ ਦੋ ਪ੍ਰਸ਼ਾਦੇ ਛਕਣੇ ਹੀ ਹੈ, ਐਵੇਂ ਕਾਹਨੂੰ ਇੱਧਰ ਉੱਧਰ ਫਿਰਨਾ, ਡਾਂਗ 'ਤੇ ਡੇਰਾ ਕਰਨਾ। ਫਿਰ ਉਹ ਕਹਿੰਦੇ ਵੀ ਇੱਥੇ ਸਾਡੇ ਪਿੰਡੀ ਇਹ ਸੱਥਰ ਘੱਤ ਕੇ ਬਹਿ ਗਿਆ, ਸਾਧ ਤਾਂ ਪਾਣੀ ਦੇ ਪ੍ਰਭਾਵ ਵਾਂਗੂ ਚੱਲਦਾ ਹੀ ਠੀਕ ਹੁੰਦਾ, ਸੋਹਣਾ ਲੱਗਦਾ ਹੈ, ਇੱਥੇ ਹੀ ਬੈਠ ਗਿਆ ਮਲ ਮਾਰ ਕੇ। ਜੇ ਕਹਿੰਦੇ ਐਸਾ ਸੁਣ ਕੇ ਉੱਠ ਕੇ ਚਲੇ ਜਾਈਏ, ਫਿਰ ਵੀ ਕਹਿੰਦੇ ਇਹੋ ਜਿਹੀ ਗੱਲ ਹੀ ਬੋਲਦੇ, ਕਹਿੰਦੇ ਸਾਡੇ ਸਿਰ ਸ਼ਾਹ ਪਵਾ ਕੇ ਚਲਿਆ ਗਿਆ, ਇੱਥੇ ਦੋ ਰੋਟੀਆਂ ਨਹੀਂ ਮਿਲਦੀਆਂ ਸੀ, ਸਾਡੀ ਭੰਡੀ ਕਰਾ ਗਿਆ, ਬਦਨਾਮੀ ਕਰਾ ਗਿਆ। ਜੇ ਇਹਨਾਂ ਦੇ ਅੱਗੇ ਨਿਮ ਗਏ ਰੱਖੀਏ, ਇਹ ਕਹਿੰਦੇ ਉਹ ਕਹਿੰਦੇ ਵੀ ਡਰਦਾ ਸੋਚੋ ਇਹ ਉਹ ਕਰਦਾ, ਇਹ ਵੀ ਮਰਦਾਨੇ ਇਹ ਜਿਹੜੇ ਲੋਕ ਇਹੋ ਜਿਹੇ, ਕਿਸੇ ਗੱਲਾਂ ਵਿੱਚ ਇਹਨਾਂ ਨੂੰ ਨਹੀਂ ਪੂਰਾ ਉਤਰਿਆ ਜਾ ਸਕਦਾ ਹੈ, ਕਿੱਥੇ ਕਲਯੁਗ ਦਾ ਸਮਾਂ ਕਹਿੰਦੇ ਚੰਗੇ ਢੰਗ ਨਾਲ ਕੱਢੀਏ ਵਿਸਰ ਕਰੀਏ, ਇਹ ਤਾਂ ਕਿਸੇ ਦੀ ਇੱਜ਼ਤ ਵਰੋਂ ਨਹੀਂ ਰਹਿਣ ਦਿੰਦੇ ਇਹੋ ਜਿਹਾ ਇਹ ਕਲਯੁਗੀ ਲੋਕ, ਇਹ ਤਾਂ ਇੱਥੇ ਉੱਥੇ ਜਿਹੜੇ ਕਰਤਾਰ ਹੀ ਕਿਸੇ ਦੀ ਇੱਜ਼ਤ ਉਰੋਂ ਰੱਖੇ, ਪਰਦਾ ਟੱਕੇ ਤਾਂ ਟੱਕੇ, ਨਹੀਂ ਤਾਂ ਇਹੋ ਜਿਹੀ ਹੈ। ਇਹੋ ਜਿਹੇ ਬਚਨ ਬਿਲਾਸ ਭਾਈ ਮਰਦਾਨੇ ਜੀ ਨਾਲ ਮਹਾਰਾਜ ਕੀਤੇ ਵੀ ਇਹਨਾਂ ਦਾ ਸੁਭਾਅ ਹੈ, ਇਹ ਇਸਨਾਂ ਤੋਂ ਰਹਿ ਨਹੀਂ ਹੁੰਦਾ ਹੈ, ਇਸ ਕਰਕੇ ਤੂੰ ਇੱਧਰ ਨਾ ਖਿਆਲ ਦੇ। ਉੱਧਰ ਜਦੋਂ ਮਹਾਰਾਜ ਅਗਲੇ ਦਿਨ ਸੁਣਨ ਲੱਗੇ, ਭਾਈ ਲਾਲੋ ਜੀ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਕੀ ਗਲਬਲਤੀ ਹੋ ਗਈ, ਕੀ ਗੁਨਾਹ ਦੇਖ ਗਿਆ, ਕਿਉਂ ਜਾਂਦੇ ਹੋ? ਮੇਰਾ ਤਾਂ ਮਨ ਦੇ ਵਿੱਚ ਫੁਰਨਾ ਸੀ ਵੀ ਇੱਕ ਮਹੀਨਾ ਸਤਿਗੁਰੂ ਮੇਰੇ ਘਰ ਰਹਿਣਗੇ ਅਤੇ ਮੈਂ ਨਿਹਾਲ ਹੋਵਾਂਗਾ, ਤੁਸੀਂ ਹੁਣੇ ਚੱਲ ਪਏ, ਮਹਾਰਾਜ ਬੇਨਤੀ ਮੰਨੋ, ਇੱਕ ਮਹੀਨਾ ਜ਼ਰੂਰ ਰਹੋ, ਫਿਰ ਕਿਸੇ ਪਾਸੇ ਜਾਓ। ਜਦੋਂ ਵਾਰ ਵਾਰ ਕਹੀ ਗਿਆ, ਫਿਰ ਮਹਾਰਾਜ ਕਹਿੰਦੇ ਮਰਦਾਨੇ ਵੀ ਹੁਣ ਤਾਂ ਬਚਨ ਮੰਨਣਾ ਹੀ ਪੈਣਾ, ਰੱਬ ਦਾ ਪਿਆਰਾ ਹੈ, ਇਹਦਾ ਨਾ ਮੰਨਾਂਗੇ ਫਿਰ ਹੋਰ ਕਿਹਦਾ ਮੰਨਾਂਗੇ, ਆਪਾਂ ਰਹਿ ਪਈਏ। ਇਉਂ ਗੁਰੂ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਹਿ ਕੇ ਇੱਥੇ ਹੀ ਇੱਕ ਮਹੀਨੇ ਲਈ ਉਹ ਟਿਕਾਣਾ ਕਰ ਲਿਆ। ਜਿਸ ਤਰ੍ਹਾਂ ਇੱਥੇ ਹੋਰ ਪ੍ਰਸੰਗ ਹੋਇਆ, ਉਹ ਜਿਵੇਂ ਵੀ ਅੱਜ ਆ ਰਿਹਾ ਹੈ, ਸਾਰੇ ਆਪਾਂ ਮਨ ਲਾ ਕੇ ਸੁਣੀਏ ਜੀ। ਆਸਨ ਪੈ ਆਸੀਨ ਕਿਰਪਾਲਾ, ਦਿਆਲੂ ਕਿਰਪਾਲੂ ਸਤਿਗੁਰੂ ਆਸਨ ਉੱਪਰ ਬੈਠੇ ਹੋਏ, ਪੈਰ ਪਲੋਟਤ ਲਾਲੋ, ਲਾਲੋ ਜੀ ਗੁਰੂ ਮਹਾਰਾਜ ਦੇ ਚਰਨਾਂ ਨੂੰ ਕਹਿੰਦੇ ਚਸ ਰਿਹਾ, ਮੁੱਠੀ ਚਾਪੀ ਕਰ ਰਿਹਾ ਹੈ। ਜੇ ਕੋ ਮਨ ਜਨ ਧਿਆਨ ਧਰਤ ਹੈ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਪਰਮੇਸ਼ਰ ਰੂਪ ਹੋਣ ਕਰਕੇ ਚਰਨਾਂ ਦਾ ਜਿਹੜਾ ਧਿਆਨ ਹੈ, ਮੁਨੀਜਨ ਵੀ ਹਮੇਸ਼ਾ ਧਰਦੇ ਹਨ। ਬਸ ਹੈ ਜੇ ਉਰ ਨਹਿ ਕਾਲੋ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ ਵਸਦੇ, ਉਹਨੂੰ ਕੋਈ ਮੌਤ ਦਾ ਦੁੱਖ ਨਹੀਂ ਹੁੰਦਾ ਹੈ। ਵੈਸੇ ਉਹ ਨਿਕਟ ਭਨਤ ਮਰਦਾਨਾ, ਮਹਾਰਾਜ ਦੇ ਕੋਲ ਹੀ ਜਿਹੜਾ ਬੈਠਾ ਹੈ ਮਰਦਾਨਾ, ਕਹਿਣ ਲੱਗਿਆ ਹੈ ਤੁਮ ਹਾਂ ਬਹੁਤ ਦਿਨ ਰਹਿਣਾ। ਗੁਰੂ ਨਾਨਕ ਸਾਹਿਬ ਜੀ, ਤੁਸੀਂ ਤਾਂ ਹੁਣ ਇਮਨਾਬਾਦ ਭਾਈ ਲਾਲੋ ਦੇ ਘਰ ਦੇ ਵਿੱਚ ਬਹੁਤੇ ਦਿਨ ਰਹਿਣਾ, ਜਾਣੀ ਇੱਕ ਮਹੀਨਾ ਰਹਿਣਾ ਹੈ। ਦੇਹੋ ਨਿਦੇਸ਼ ਜਾਉ ਤਲਵੰਡੀ, ਮੈਨੂੰ ਆਗਿਆ ਦੇ ਦੋ, ਮੈਂ ਰਾਏ ਭੋਏ ਦੀ ਤਲਵੰਡੀ ਚਲਾ ਜਾਵਾਂ। ਕਹੋ ਤਹਾਂ ਜੋ ਕਹਿਣਾ, ਜਿਹੜਾ ਕੋਈ ਤੁਸੀਂ ਆਪਣੇ ਮਾਂ ਪਿਓ ਨੂੰ ਸੁਨੇਹਾ ਕਹਿਣਾ, ਉਹ ਤੁਸੀਂ ਕਹਿ ਦਿਓ, ਸੁਨੇਹਾ ਸੁਨੇਹਾ ਦੇ ਦਿਓ। ਤੂਰਨ ਤਹ ਤੇ ਆਵੋ ਤੁਮ ਢਿੱਗ, ਮਹਾਰਾ ਉੱਥੋਂ ਜਾ ਕੇ ਬੜੀ ਛੇਤੀ ਤੁਹਾਡੇ ਕੋਲ ਫਿਰ ਮੈਂ ਵਾਪਸ ਆ ਜਾਵਾਂਗਾ। ਫਿਰ ਮੈਂ ਨਾ ਕਹੂੰ ਲਗਾਵੋ, ਮਹਾਰਾ ਕਿੱਥੇ ਬਹੁਤੀ ਕੋਈ ਦੇਰੀ ਮੈਂ ਨਹੀਂ ਲਗਾਵਾਂਗਾ, ਢਿੱਲ ਨਹੀਂ ਲਗਾਵਾਂਗਾ। ਨਿਜ ਪਰਿਵਾਰ ਦੇ ਖਬਰ ਸਭ, ਆਪਣਾ ਜਿਹੜਾ ਟੱਬਰ ਟੀਰ ਆ ਉਹਨੂੰ ਆਪਣੀ ਸਾਰੀ ਖਬਰ ਸਾਰ ਦੇ ਦਿਆਂਗਾ ਜਾ ਕੇ। ਹੋ ਨਾਨਕ ਸੰਗ ਜਾਵੋ, ਪਰਿਵਾਰ ਨੂੰ ਕਹਿ ਰਿਹਾ ਵੀ ਫਿਕਰ ਨਹੀਂ ਕਰਨਾ ਹੈ, ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਾ ਰਿਹਾ, ਜਿੱਥੇ ਜਾਣਗੇ ਉੱਥੇ ਨਾਲ ਹੀ ਮੈਂ ਜਾਵਾਂਗਾ, ਵਾਪਸ ਨਹੀਂ ਆਉਣਾ। ਘਰ ਮਹਿ ਜੀਓ ਬਸਤ ਹੈ ਤੇਰੋ, ਮਹਾਰਾਜ ਕਹਿੰਦੇ ਮਰਦਾਨੇ ਨਾਲ ਤਾਂ ਚੱਲ ਪਿਆ ਆ ਵੀ ਗਿਆ, ਤੇਰਾ ਜਿਹੜਾ ਅੰਦਰਲਾ ਜੀ ਹੈ ਦਿਲ ਹੈ ਉਹ ਤਾਂ ਘਰੇ ਹੀ ਵਸਦਾ, ਘਰੇ ਹੀ ਰਹਿੰਦਾ ਹੈ। ਜਾਹੋ ਦਰੁਤ ਪੁਨ ਆਈ, ਮਰਦਾਨੇ ਚਲਾ ਜਾ ਤੇ ਫਿਰ ਛੇਤੀ ਦੇ ਕੇ ਵਾਪਸ ਮੁੜੇ ਆਉਣਾ। ਹਮਰੀ ਸੁਧ ਜਿਹ ਬਿਦ ਕੀ ਦੇਖੋ, ਜਿਹੜੀ ਸਾਡੀ ਖਬਰ ਸਾਰ ਜਿਸ ਤਰ੍ਹਾਂ ਦੀ ਤੂੰ ਇੱਥੇ ਦੇਖਦਾ ਹੈ, ਤੈਸੀ ਤੇਹਾਂ ਦਈ ਹੈ। ਕਹਿੰਦੇ ਉਹੀ ਜੀ ਖਬਰ ਸਾਡੇ ਮਾਂ ਪਿਓ ਨੂੰ ਜਾ ਕੇ ਤੂੰ ਦੇ ਦੇਣੀ, ਦੱਸ ਦੇਣੀ। ਲੇਰ ਜਾਏ ਮਰਦਾਨਾ ਗਵਨਿਓ, ਇਸ ਤਰ੍ਹਾਂ ਗੁਰੂ ਮਹਾਰਾਜ ਦੀ ਆਗਿਆ ਲੈ ਕੇ ਮਰਦਾਨਾ ਚੱਲ ਪਿਆ। ਮਿਲਿਓ ਜਾਏ ਪਰਵਾਰੂ, ਆਪਣਾ ਜਿਹੜਾ ਟੱਬਰ ਟੀਰ ਸੀ ਪੁੱਤਰ ਦੀਆਂ ਉਹਨਾਂ ਨੂੰ ਜਾ ਮਿਲਿਆ ਜੁੜਿਆ। ਇਹ ਪਸ਼ਚਾਤ ਦਾਸ ਦੁੱਖ ਖੰਡਨ, ਮਰਦਾਨੇ ਦੇ ਜਾਣ ਤੋਂ ਬਾਅਦ ਜੋ ਦੁੱਖਾਂ ਨੂੰ ਨਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਹੈ। ਰਾਜਤ ਨਗਰ ਉਦਾਰੂ, ਜਿਹੜਾ ਇਮਨਾਬਾਦ ਸ਼ਹਿਰ ਹੈ ਇਹਦੇ ਵਿੱਚ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਵਿਰਾਜਦੇ ਹਨ। ਬਾਸੁਰ ਬਨ ਮਹਿ ਜਾਏ ਵਿਰਾਜ ਹੈ, ਦਿਨ ਚੜ ਜਾਂਦਾ ਹੈ ਫਿਰ ਬਾਹਰ ਜੰਗਲ ਵਿੱਚ ਮਹਾਰਾਜ ਚਲੇ ਜਾਂਦੇ ਹੈ। ਉਹ ਬਾਹਰ ਬਾਹਰ ਰੋੜੀ ਸਾਹਿਬ ਗੁਰਦੁਆਰਾ ਸਵਾਏ ਮਾਨ ਹੈ, ਇੱਥੇ ਮਹਾਰਾਜ ਜਾ ਬੈਠਦੇ ਹਨ। ਕਮਲ ਬਦਨ ਦੁੱਖ ਕਦਨਾ, ਜਿਨ੍ਹਾਂ ਦਾ ਕਮਲ ਵਰਗਾ ਮੁੱਖ ਹੈ ਦੁੱਖਾਂ ਨੂੰ ਕੱਟਣ ਵਾਲੇ ਹਨ। ਜਬ ਹੈ ਵਿਭਾਵਰ ਹੋਵੇ ਲਖਹੀ, ਜਦੋਂ ਜਾਣਦੇ ਆ ਵੀ ਰਾਤ ਹੋਇਆ ਹੀ ਰਾਤ ਪੈਣ ਲੱਗ ਪਈ, ਸੂਰਜ ਛਿਪ ਗਿਆ ਹੈ। ਆਵਹਿ ਲਾਲੋ ਸਦਨਾ, ਫਿਰ ਜਿੱਥੇ ਰੋੜੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਬਾਹਰ ਬਾਹਰ, ਉੱਥੋਂ ਉੱਠ ਕੇ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਆ ਜਾਂਦੇ ਹਨ। ਘਰ ਹੈ ਪ੍ਰੀਤ ਸੋ ਅਸਨ ਤਿਆਰਾ, ਇੱਧਰ ਭਾਈ ਲਾਲੋ ਬੜੀ ਪ੍ਰੀਤੀ ਨਾਲ ਮਹਾਰਾਜ ਦੇ ਛਕਣ ਲਈ ਭੋਜਨ ਤਿਆਰ ਕਰਦਾ ਹੈ। ਬਿਨੈ ਭਾਖ ਅਚਵਾਵੈ, ਬਹੁਤ ਬੇਨਤੀਆਂ ਦੇ ਬਚੇ ਕਹਿ ਕਹਿ ਕੇ ਮਹਾਰਾਜ ਨੂੰ ਛਕਾਉਂਦਾ ਹੈ। ਭਗਤ ਵਛਲ ਬਹੁ ਭਗਤ ਦੇਖ ਕੇ, ਹਾਂ ਭਗਤਾਂ ਨਾਲ ਪਿਆਰ ਕਰਨ ਵਾਲੇ ਸਤਿਗੁਰੂ ਦੀ ਬਹੁਤੀ ਜਨਮ ਪਰਮਾਤਮਾ ਦੀ ਭਗਤੀ ਦੇਖ ਕੇ ਭੋਜਨ ਤੇ ਘਰ ਪਾਵੇ, ਮੇਰੇ ਘਰ ਦੇ ਵਿੱਚ ਹੀ ਭੋਜਨ ਛਕਣਾ ਪਾਉਂਦੇ ਹਨ। ਸਦਾ ਅਧੀਨ ਦਾਸ ਕੇ ਜੋ, ਕਿਉਂਕਿ ਜਿਹੜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਆਪਣੇ ਸਿੱਖ ਸੇਵਕਾਂ ਦੇ ਹਮੇਸ਼ਾ ਅਧੀਨ ਹਨ। ਜਾਤ ਕੁਜਾਤ ਨ ਜਾਣੈ, ਇਹ ਚੰਗੀ ਜਾਤ ਦਾ ਹੈ ਕਿ ਨੀਵੀਂ ਜਾਤ ਦਾ, ਇਹ ਮਹਾਰਾਜ ਨੀ ਜਾਣਦੇ ਹਨ। ਗੁਣ ਚਤੁਰਾਈ ਰੀਜਹਿ ਨਾਹੀ, ਇਹ ਬਹੁਤੇ ਗੁਣਾਂ ਵਾਲਾ ਹੈ, ਇਹ ਬਹੁਤਾ ਚਤੁਰ ਹੈ ਗੱਲ ਕਰਨ ਵਿੱਚ, ਇਹ ਗੁਣ ਦੇਖ ਕੇ ਚਤੁਰਾਈ ਨਾਲ ਗੱਲਾਂ ਦੇਖ ਕੇ ਮਹਾਰਾਜ ਨੀ ਖੁਸ਼ ਹੁੰਦੇ ਹਨ। ਭਾਉ ਭਗਤ ਪਹਿਚਾਨੈ, ਸਿਰਫ ਸੇਵਕ ਦੇ ਹਿਰਦੇ ਅੰਦਰ ਜਿਹੜਾ ਪ੍ਰੇਮ ਹੈ ਤੇ ਉਹਦੀ ਭਗਤੀ ਕਿੰਨੀ ਕੁ ਇਹਨੂੰ ਜਾਣਦੇ ਪਛਾਣਦੇ। ਤਿਜ ਖੱਤਰੀ ਤਜ ਬੈਸ ਤਹਾਂ ਕੇ, ਇਮਨਾਬਾਦ ਦੇ ਜਿਹੜੇ ਬ੍ਰਾਹਮਣਾਂ ਦੇ ਘਰ ਹੈ, ਬੈਸਾਂ ਦੇ ਖੱਤਰੀਆਂ ਦੇ ਛੱਡ ਕੇ, ਸੂਦਰ ਹੁਤੋ ਤਿਖਾਨਾ, ਜਿਹੜਾ ਸੂਦਰ ਸੀ ਨਾ ਨੀਚ ਸੀ, ਤਿਖਾਣ ਭਾਈ ਲਾਲੋ ਜੀ, ਖਾਏ ਸਾਧ ਸੋ ਭੋਜਨ ਤਾਂ ਕੋ, ਉਹਦੇ ਘਰ ਦਾ ਬਣਿਆ ਜਿਹੜਾ ਭੋਜਨ ਬੜੇ ਸਵਾਦ ਸਵਾਦ ਨਾਲ ਛਕਦੇ ਹੈ, ਪ੍ਰੇਮ ਨਾਲ ਛਕਦੇ ਹੈ। ਕੇਵਲ ਪ੍ਰੇਮ ਮਾਨਾ, ਸਿਰਫ ਕਹਿੰਦੇ ਉਹਦੇ ਹਿਰਦੇ ਦਾ ਜਿਹੜਾ ਪ੍ਰੇਮ ਹੈ ਨਾ ਉਹਨੂੰ ਮਾਨਤਾ ਦਿੰਦੇ ਹਨ। ਚਾਂਪਤ ਪਾਉ ਹਾਂਕ ਤੇ ਪਾਉਣਾ, ਭਾਈ ਲਾਲੋ ਜੀ ਜਦੋਂ ਗਰਮੀ ਹੁੰਦੀ ਪੱਖਾ ਚੱਲਣ ਲੱਗ ਪੈਂਦਾ ਹੈ, ਜਾਂ ਮਹਾਰਾਜ ਦੇ ਚਰਨ ਮੁੱਠੀ ਚਾਪੀ ਕਰਨ ਲੱਗ ਪੈਂਦਾ ਹੈ, ਹਿਰਦੇ ਆਨੰਦ ਨ ਮਾਵੇ, ਨਾ ਹਿਰਦੇ ਵਿੱਚ ਇਹਦੇ ਆਨੰਦ ਹੈ ਉਹ ਸਮਾਉਂਦਾ ਨਹੀਂ ਹੈ ਲਾਲੋ ਜੀ ਦੇ। ਤਿਨ ਮਹਿ ਕ੍ਰਿਤ ਕਰਤ ਸਭ ਆਪਣੀ, ਇੱਧਰ ਮਹਾਰਾਜ ਤੋਂ ਬਾਹਰ ਚਲੇ ਜਾਂਦੇ ਹੈ, ਇੱਧਰ ਦਿਨ ਦੇ ਸਮੇਂ ਵਿੱਚ ਆਪਣਾ ਜਿਹੜਾ ਘਰ ਦਾ ਕੰਮ ਹੈ ਭਾਈ ਲਾਲੋ ਕਰਦਾ ਹੈ, ਨਿਸ ਸੇਵਾ ਚਿਤ ਲਾਵੇ, ਜਦੋਂ ਰਾਤ ਹੋਏ ਆਉਂਦੀ ਹੈ ਫਿਰ ਸਤਿਗੁਰੂ ਦੀ ਸੇਵਾ ਵਿੱਚ ਆਪਣਾ ਚਿੱਤ ਲਾਉਂਦਾ ਹੈ, ਮਹਾਰਾਜ ਦੇ ਚਰਨਾਂ ਦੀ ਮੁੱਠੀ ਚਾਪੀ ਕਰਨ ਲੱਗਾ, ਕਿਤੇ ਪੱਖਾ ਝੱਲਣ ਲੱਗ ਪੈਂਦਾ ਹੈ। ਆਤਮ ਕੋ ਅਭਿਆਸ ਪਨ ਹੈ ਗੁਰ, ਗੁਰੂ ਮਹਾਰਾਜ ਜਿਵੇਂ ਆਤਮਾ ਦਾ ਇਹਨੂੰ ਆਪਣੇ ਆਪੇ ਦੀ ਲਖਤਾ ਹੋਵੇ, ਉਹਦਾ ਅਭਿਆਸ ਦੀਆਂ ਆਪਣੇ ਆਪੇ ਨੂੰ ਜਾਣਨ ਦੀਆਂ ਬਾਰ ਬਾਰ ਮਹਾਰਾਜ ਗੱਲਾਂ ਕਰਦੇ ਹਨ। ਤੂੰ ਸਤ ਚਿਤ ਆਨੰਦਾ, ਇਹ ਵੀ ਭਾਈ ਲਾਲੋ ਤੂੰ ਤਾਂ ਸਰਚਿਤ ਆਨੰਦ ਹੈ, ਭਾਵ ਤੇਰਾ ਜਿਹੜਾ ਆਪਣਾ ਆਤਮਾ ਆਪਾ ਹੈ ਉਹ ਸਰਚਿਤ ਆਨੰਦ ਸਰੂਪ ਹੈ। ਰਾਗ ਦੁਆਖ ਤੇ ਹੀਨ ਸਰੂਪ, ਤੇਰਾ ਜਿਹੜਾ ਆਤਮਾ ਸਰੂਪ ਹੈ ਨਾ ਉਹ ਰਾਗ ਦੁਆਸ਼ ਤੋਂ ਰਹਿਤ ਹੈ। ਭਾਵ ਮ੍ਰਿਤ ਬਿਨ ਸੁਖ ਕੰਦਾ, ਜਨਮ ਤੇ ਮੌਤ ਤੋਂ ਬਗੈਰ ਹੈ, ਸੁਖਾਂ ਦਾ ਉਹ ਬੱਦਲ ਹੈ, ਸੁਖਾਂ ਦਾ ਮੁੱਢ ਹੀ ਹੈ। ਆਕਰੇ ਏਕ ਪਰਮਾਤਮਾ ਪੂਰਨ, ਜਿਹੜਾ ਆਤਮਾ ਹੈ ਉਹ ਪਰਮਾਤਮਾ ਸਾਰੇ ਕਹਿੰਦੇ ਕਿਰਿਆ ਤੋਂ ਰਹਿਤ ਪਰਿਪੂਰਨ ਹੈ। ਜਿਹ ਬਿਨ ਜੜ ਹੈ ਮਾਇਆ, ਇਸ ਪਰਮੇਸ਼ਰ ਤੋਂ ਬਗੈਰ ਜਿੰਨੀ ਹੈ ਮਾਇਆ, ਇਹ ਵੀ ਜੜ ਹੈ, ਇਹ ਵੀ ਕੁਝ ਨੀ ਕਰ ਕਰਾ ਸਕਦੀ ਹੈ। ਸ੍ਰੀ ਗੁਰ ਕੇ ਬਚ ਸੁਣ ਆਸ ਲਾਲੋ, ਭਾਈ ਲਾਲੋ ਜੀ ਐਸੇ ਗੁਰੂ ਮਹਾਰਾਜ ਦੇ ਗਿਆਨਮਈ ਬਚਨ ਸੁਣ ਸੁਣ ਕੇ ਸਭ ਅਗਿਆਨ ਗਵਾਇਆ, ਨਾ ਕਹਿੰਦੇ ਅਗਿਆਨ ਸੀ ਉਹ ਇਸ ਨੇ ਖਤਮ ਕਰ ਲਿਆ ਗਵਾ ਲਿਆ ਹੈ। ਪੀਤੀ ਹੁਤੀ ਵਾਸ਼ਨਾ ਮਨ ਮੈਂ ਹੈ, ਮਨ ਦੇ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਮਾੜੀਆਂ ਵਾਸ਼ਨਾ ਉਹ ਤਾਂ ਪਹਿਲਾਂ ਹੀ ਬੀਤ ਗਈਆਂ, ਉਹ ਤਾਂ ਖਤਮ ਹੋ ਗਈਆਂ ਹੋਈਆਂ ਸਨ। ਭਇਓ ਤਤ ਕੋ ਬੇਤਾ, ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਫਿਰ ਯਥਾਰਥ ਦਾ ਇਹ ਜਾਣੂ ਹੋ ਗਿਆ ਹੈ। ਅਸਬਿਤ ਦਿਵਸ ਬਿਤਾਏ ਕੁਛ ਤਹਿ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਭਾਈ ਲਾਲੋ ਨੂੰ ਉਪਦੇਸ਼ ਦਿੰਦਿਆਂ ਨਿਹਾਲ ਕਰਦਿਆਂ ਕੁਝ ਕੁ ਦਿਨ ਇੱਥੇ ਦੇ ਘਰੇ ਬਿਤਾਏ। ਸ੍ਰੀ ਬੇਦੀ ਕੁਲ ਕੇਤੂ, ਸਵਾਏ ਮਾਨ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਹੈ, ਝੰਡਾ ਰੂਪ ਹਨ। ਦੋਹਰਾ ਸੁਣ ਸਰੋਤਾ ਚਿਤ ਲਾਏ ਕੈ, ਇਹ ਸਰੋਤੇ ਗੁਰੂ ਨਾਨਕ ਸਾਹਿਬ ਦਾ ਚਿਤ ਲਾ ਕੇ ਪ੍ਰਸੰਗ ਸੁਣੀਏ, ਸਿੱਖੀ ਪ੍ਰਾਪਤ ਹੋਏ। ਇਸ ਤਰ੍ਹਾਂ ਕਹਿੰਦੇ ਮਹਾਰਾਜ ਦਾ ਚਿਤ ਲਾ ਕੇ ਪ੍ਰਸੰਗ ਸੁਣਨ ਨਾਲ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਹੁੰਦੀ ਹੈ। ਸਿੱਖੀ ਕੀ ਪਦਵੀ ਅਧਿਕ, ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਇਹਦੀ ਪਦਵੀ ਇਹਦਾ ਰੁਤਬਾ ਬਹੁਤ ਉੱਚਾ ਹੈ ਭਗਤਾਂ ਸੰਤਾਂ ਨਾਲੋਂ ਵੀ। ਮਹਿਮਾ ਜਾਣੈ ਕੋਈ, ਕੋਈ ਗੁਰਸਿੱਖੀ ਦੀ ਜਿਹੜੀ ਪਦਵੀ ਉਹਦੀ ਮਹਿਮਾ ਨੂੰ ਜਾਣਦਾ, ਹਰ ਇੱਕ ਨੂੰ ਨੀ ਪਤਾ ਵੀ ਗੁਰੂ ਕਾ ਸਿੱਖ ਬਣਦੇ ਕਿੰਨੀ ਕੁ ਮਹਾਨਤਾ ਹੈ, ਕਿੰਨਾ ਕੁਚਾ ਉਹਦਾ ਮਿਲਦਾ, ਉਹ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰ ਜੋ ਗੁਰਚਰਨੀ ਸਿੱਖ ਪੜ੍ਹਦੇ ਆ ਉੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਰਾਹੀਂ ਹੈ ਵੀ ਧੰਤਾ ਜੋਗ ਸਾਧੂ ਜਨ ਸੰਤ ਜਨ। ਪਰ ਉਹ ਜਦੋਂ ਕੋਈ ਭਗਤਾਂ 'ਤੇ ਭੀੜ ਪੈਂਦੀ ਉਦੋਂ ਉਹ ਪੁਕਾਰ ਕਰਦੇ ਵੀ ਬਚਾ ਤੂੰ, ਅਤੇ ਸਾਧੂਆਂ 'ਤੇ ਭੈੜ ਪੈ ਜਾਏ ਉਹ ਵੀ ਫਿਰ ਕੋਈ ਨਾ ਕੁਝ ਕਹਿੰਦੇ। ਪਰਮੇਸ਼ਰ ਨੇ ਇੱਕੋ ਇੱਕ ਜਿਹੜਾ ਗੁਰੂ ਕਾ ਸਿੱਖ ਹੈ ਉਹ ਕਿਹੜੇ ਮੱਥੇ ਮਹਾਰਾਜ ਦੀ ਵਾਂਗ ਭਾਣੇ ਨੂੰ ਮੰਨਦਾ ਹੈ। ਹਰਿਆਰ ਨਾਲ ਚੀਰਿਆ ਜਾਏ ਬੰਦ ਬੰਦ ਕੱਟਿਆ ਜਾਏ ਉਹ ਨਹੀਂ ਚੀਕਦਾ, ਉਹ ਨਹੀਂ ਅਰਦਾਸਾਂ ਕਰਦਾ ਵੀ ਕਿੱਥੇ ਪ੍ਰਸਾਦ 'ਤੇ। ਇਸ ਕਰਕੇ ਜਿਹੜੀ ਗੁਰਸਿੱਖੀ ਦਾ ਅਹੁਦਾ ਉਹ ਸਭ ਤੋਂ ਮਹਾਨ ਔਰ ਰਜਾ ਵਿੱਚ ਰਹਿੰਦਾ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਚੌਪਈ ਸਤਿਗੁਰ ਸਿੱਖ ਕੋ ਜਮਨਹਿ ਫੰਦੂ। ਕਹਿੰਦੇ ਇਸ ਕਰਕੇ ਗੁਰੂ ਨਾਨਕ ਦਾ ਸਿੱਖ ਮਹਾਨ ਅਹੁਦੇ ਵਾਲਾ ਵੀ ਜਿਹੜਾ ਉਹਨਾਂ ਦਾ ਬਣਦਾ ਉਹਨਾਂ ਨੂੰ ਜਮਾਂ ਦਾ ਫਾਹਾ ਨਹੀਂ ਪੈਂਦਾ, ਜਿਹਨਾਂ ਦੀਆਂ ਗਲ ਵਿੱਚ ਫਾਹੀਆਂ ਨਹੀਂ ਪੈਂਦੀਆਂ, ਸੰਗਲ ਨਹੀਂ ਪੈਂਦੇ ਉਸਦੇ। ਜੋ ਬਾਸੁਰ ਮਹਿ ਜਾਨ ਨ ਚੰਦੂ। ਜਿਸ ਤਰ੍ਹਾਂ ਕਹਿੰਦੇ ਦਿਨ ਦੇ ਸਮੇਂ ਚੰਦਰਮਾ ਦੀ ਚਾਨਣੀ ਨਹੀਂ ਨਾ ਹੁੰਦੀ ਹੈ ਫਿੱਕੀ ਹੁੰਦਾ, ਉਹ ਗੁਰੂ ਕਾ ਸਿੱਖ ਜਮਾਂ ਦੇ ਫਾਹੇ ਵਿੱਚ ਨਹੀਂ ਫਸਦਾ ਹੈ। ਚਰਨ ਕਮਲ ਰਤ ਭਾਨ ਪ੍ਰਕਾਸ਼ੂ। ਤੇ ਗੁਰੂ ਮਹਾਰਾਜ ਦੀ ਚਰਨਾ ਕਮਲਾਂ ਦੀ ਪ੍ਰੀਤੀ ਰੂਪੀ ਜਿਹੜਾ ਸੂਰਜ ਪ੍ਰਕਾਸ਼ ਦਾ ਚਾਨਣ ਕਰਦਾ ਹੈ। ਕਿਉਂ ਦੀ ਸਹਿ ਸੱਸ ਤਮ ਨਹਿ ਪਾਸੂ। ਚੰਦਰਮਾ ਭਲਾ ਕਿੱਥੇ ਦੇ ਸਕਦਾ ਕਿਉਂਕਿ ਉੱਥੇ ਤਾਂ ਹਨੇਰਾ ਨੇੜੇ ਹੈ ਹੀ ਨਹੀਂ ਹੈ। ਜਿੱਥੇ ਹਨੇਰਾ ਹੋਵੇ ਉੱਥੇ ਚੰਦਰਮਾ ਦਿਸਦਾ ਹੁੰਦਾ ਹੈ। ਇਸ ਕਰਕੇ ਜਿੱਥੇ ਮਹਾਰਾਜ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਰੂਪ ਸੂਰਜ ਚੜ੍ਹਿਆ ਉੱਥੇ ਹਨੇਰਾ ਜਿਹੜਾ ਅਗਿਆਨ ਦਾ ਹੈ ਹੀ ਨਹੀਂ ਹੈ। ਸ਼ਰਧਾ ਆਤਪ ਦੀਪਤ ਜਿਹਵਾ। ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੀ ਸ਼ਰਧਾ ਰੂਪੀ ਜਿਹੜੀ ਧੁੱਪ ਹੈ ਉਹ ਪ੍ਰਕਾਸ਼ ਦੀ ਹੈ, ਚਮਕਦੀ ਹੈ। ਭਰਮ ਤਿਮਰ ਕਿਆ ਹੋਵੇ ਤਿਹਵਾ। ਕਹਿੰਦੇ ਉਸ ਥਾਂ ਤੇ ਭਰਮ ਰੂਪੀ ਜਿਹੜਾ ਹਨੇਰਾ ਉਹ ਕਿਵੇਂ ਹੋ ਸਕਦਾ। ਉਡਗਨ ਕਿਲੇ ਵਿਖ ਨਹੀਂ ਪ੍ਰਕਾਸ਼ਤ। ਜਿਹੜੇ ਤਾਰਿਆਂ ਪਾਪਾਂ ਰੂਪੀ ਤਾਰੇ ਉਹ ਵੀ ਕਹਿੰਦੇ ਉੱਥੇ ਨਹੀਂ ਪ੍ਰਕਾਸ਼ ਕਰਦੇ, ਉੱਥੇ ਆਪਣਾ ਪ੍ਰਭਾਵ ਨਹੀਂ ਪਾਉਂਦੇ। ਵਜਰ ਬੇਮੁਖਤਾ ਨਿਸ ਜਹਿ ਭੀ ਨਾਸਤ। ਕਹਿੰਦੇ ਬੇਮੁਖਤਾ ਰੂਪੀ ਜਿਹੜੀ ਰਾਤਰੀ ਉਹ ਵੀ ਨਾਸ ਹੋ ਗਈ, ਉਹ ਕਦੇ ਵੀ ਫਿਰ ਗੁਰੂ ਤੋਂ ਬੇਮੁਖ ਨਹੀਂ ਹੁੰਦਾ ਹੈ। ਕਵਕਾਰ ਬੰਦ ਗੁਰੂ ਪਦ ਬੰਦੇ। ਹਾਂ, ਇਹ ਕਵੀ ਜਿਹੜਾ ਸੰਤੋਖ ਸਿੰਘ ਹੈ ਇਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕੌਲਾਂ ਤੇ ਹੱਥ ਜੋੜ ਕੇ ਮੱਥਾ ਟੇਕ ਰਿਹਾ ਹੈ। ਸਿੱਖੀ ਜਾਚਹਿ ਆਨੰਦ ਕੰਧੇ। ਉਹ ਆਨੰਦਾ ਬੱਦਲ ਰੂਪ ਗੁਰੂ ਨਾਨਕ ਦੀ ਸਿੱਖੀ ਹੈ ਕਵੀ ਮੰਗ ਰਿਹਾ ਗੁਰੂ ਨਾਨਕ ਸਾਹਿਬ ਤੋਂ। ਇੱਕ ਆਸ ਨਾਸੀ ਅਬ ਕਹਿੰਦਾ ਹੇ ਗੁਰੂ ਨਾਨਕ ਸਾਹਿਬ ਇੱਕੋ ਤੁਹਾਡੀ ਹੁਣ ਆਸ ਹੈ, ਹੋਰ ਆਸਾਂ ਸਾਰੀਆਂ ਮੇਰੀਆਂ ਨਾਸ ਹੋ ਗਈਆਂ। ਦਰਸ਼ਨ ਦੇਹ ਲਾਲਸਾ ਮੋਰੀ। ਇੱਕੋ ਇੱਕ ਲਾਲਸਾ ਚਾਹਨਾ ਆਸ ਹੈ ਵੀ ਜਿਵੇਂ ਭਾਈ ਲਾਲੋ ਨੂੰ ਤੁਸੀਂ ਜਾ ਕੇ ਦਰਸ਼ਨ ਦਿੱਤੇ ਗੁਰੂ ਨਾਨਕ ਸਾਹਿਬ, ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਨੂੰ ਵੀ ਦਰਸ਼ਨ ਦੇਵੋ ਜੀ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੀ। ਹਾਂ ਕਵੀ ਜੀ, ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਦੀ ਮਹਿਮਾ ਦਾ ਮੰਗਲ ਕਰ ਰਿਹਾ ਕਿ ਹੇ ਸਰੋਤਾ ਜਿਨ੍ਹਾਂ ਜੋ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਆ ਉਹਨਾਂ ਦੀ ਰਾਜ ਸਿੰਘਲ ਗੱਲ ਪਾਏ। ਚਰਨਾ ਕਮਲਾਂ ਦੀ ਧੂੜ ਹੈ ਇਹ, ਕਹਿੰਦੇ ਬੜਾ ਤਕੜਾ ਲੋਹੇ ਦਾ ਜਿਵੇਂ ਸਿੰਗਲ ਮਜ਼ਬੂਤ ਹੋਵੇ ਉਹ ਕਹਿੰਦੇ ਮੈਂ ਗਲ ਵਿੱਚ ਪਾ ਕੇ ਮਨ ਗੋਇੰਦ ਕੋ ਰੋਕ ਕਰ। ਆਪਣਾ ਮਨ ਮੇਰਾ ਕਹਿੰਦੇ ਹਾਥੀ ਵਰਗਾ, ਜਿਵੇਂ ਉਹਦੇ ਗਲ 'ਚ ਸੰਗਲ ਪਾ ਦਈਏ ਫਿਰ ਹਾਥੀ ਰੁਕ ਜਾਂਦਾ। ਮਨ ਰੂਪੀ ਹਾਥੀ ਨੂੰ ਗੁਰੂ ਕੀ ਚਰਨਾ ਕਮਲਾਂ ਦੀ ਧੂੜੀ ਰੂਪੀ ਸੰਗਲ ਨੂੰ ਗਲ ਵਿੱਚ ਪਾ ਕੇ ਰੋਕ ਕੇ ਕਹੋ ਕਥਾ ਗਤ ਦਾਏ। ਜੋ ਮੁਕਤੀ ਦੇਣ ਵਾਲੀ ਕਥਾ ਗੁਰੂ ਨਾਨਕ ਸਾਹਿਬ ਜੀ ਅੱਗੋਂ ਮੋ ਕਹਿਣਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਇਹ ਬਿਦ ਨਗਰ ਏਮਨਾ ਵਾਧੂ। ਹਾਂ ਇਸ ਤਰ੍ਹਾਂ ਕਹਿੰਦੇ ਇਸ ਢੰਗ ਦੇ ਨਾਲ ਏਮਨਾ ਵਾਰ ਸ਼ਹਿਰ ਵਿਖੇ ਰਹੇ ਹੇਤ ਲਾਲੋ ਇਹ ਲਾਦੂ। ਭਾਈ ਲਾਲੋ ਜੀ ਆਨੰਦ ਬਖਸ਼ਣ ਵਾਸਤੇ ਆਓ ਜੀ ਟਿਕੇ ਰਹੇ। ਪੰਦਰਾਂ ਹੈ ਬਾਸੁਰ ਜਬ ਹੈ ਬਤੀਤੇ। ਸਵੇਰੇ ਮਾਰਨ ਨੂੰ ਰਹਿੰਦਿਆਂ 15 ਕੁ ਦਿਨ ਲੰਘ ਗਏ ਹਨ। ਸੇ ਵਹਿ ਚਰਨ ਕਮਲ ਉਰ ਪ੍ਰੀਤੇ। ਦੇ ਵਿੱਚ ਪ੍ਰੀਤੀ ਕਰਕੇ ਮਹਾਰਾਜ ਦੇ ਚਰਨ ਪੈਰਾਂ ਕਮਲਾਂ ਦੀ ਸੇਵਾ ਕਰਦਾ ਹੈ। ਉਤੋ ਪਠਾਨ ਤਹਾਂ ਕੋ ਰਾਜਾ। ਇੱਥੇ ਏਮਨਾਬਾਦ ਦੇ ਵਿੱਚ ਹੀ ਕਹਿੰਦੇ ਇੱਕ ਪਠਾਨ ਰਾਜਾ ਹੈ ਸੀ। ਨਿਕਟ ਸਭਾ ਜਿਹ ਦੁਸ਼ਟ ਸਮਾਜਾ। ਪਠਾਨ ਰਾਜੇ ਦੇ ਕੋਲ ਜਿਹੜੀ ਸਭਾ ਸੀ ਸਾਰੀ ਕਹਿੰਦੇ ਦੁਸ਼ਟਾਂ ਦੇ ਇਕੱਠ ਸੀ, ਦੁਸ਼ਟੀ ਇਕੱਠੇ ਹੋਏ ਹੋਏ ਸੀ ਮਲਕ ਭਾਗੋ ਵਰਗੇ। ਤੇਹ ਮੰਤਰੀ ਥੋ ਖੱਤਰੀ ਏਕੂ। ਕਹਿੰਦੇ ਉਸੇ ਪਠਾਨ ਰਾਜੇ ਦਾ ਇੱਕ ਮੰਤਰੀ ਕਹਿੰਦੇ ਖੱਤਰੀ ਜਾਤ ਦਾ ਹੈ ਸੀ, ਨਾਮ ਮਲਕ ਭਾਗੋ ਅਵੇਕੂ। ਜਿਹਦਾ ਨਾਮ ਸੀ ਕਹਿੰਦੇ ਮਲਕ ਭਾਗੋ ਹੈ ਸੀ, ਬਿਲਕੁਲ ਹੀ ਅਗਿਆਨੀ ਅੰਨਾ ਮਲਕ ਖਤਾਬ ਸੀ ਭਾਗੋ ਇਸਦਾ ਨਾਮ ਸੀ। ਹੁਤੋ ਪਾਸ ਤਹਿ ਕੇ ਬਹੁਤ ਦਰਬਾਰ। ਇਹਦੇ ਕੋਲ ਕਹਿੰਦੇ ਬਹੁਤ ਤਕੜਾ ਕਹਿੰਦੇ ਧਨ ਹੈ ਸੀ। ਕਰ ਕਲਮਲ ਸੋ ਸੰਚੋ ਸਰਬਾ। ਸਾਰਾ ਮਲਕ ਭਾਗੋ ਨੇ ਕਹਿੰਦੇ ਪਾਪ ਕੱਠ ਕਰ ਕਰਕੇ ਇਕੱਠਾ ਕੀਤਾ ਹੋਇਆ ਸੀ। ਕਾਰਨ ਸੁਜਸ ਆਪਣੋ ਨਰ ਮਾਹੀ। ਆਪਣਾ ਜਿਹੜਾ ਲੋਕਾਂ ਵਿੱਚ ਚੰਗਾ ਜਸ ਕਰਾਉਣ ਵਾਸਤੇ। ਬ੍ਰਹਮ ਭੋਜ ਕੀਨੋ ਪੁਰ ਤਾਹੀ। ਏਮਨਾ ਸ਼ਹਿਰ ਦੇ ਵਿੱਚ ਕਹਿੰਦੇ ਬ੍ਰਹਮ ਭੋਜ ਕੀਤਾ ਵੀ ਜਿਹਦੇ ਵਿੱਚ ਆ ਕੇ ਬ੍ਰਹਮਣ ਲੋਕ ਭੋਜਨ ਛਕਣ, ਸਾਰਿਆਂ ਆਸੇ ਦੇ ਪਾਸੇ ਦੇ ਹੋਰ ਵੀ ਗਰੀਬ ਗੁਰਬਾ ਛਕੇ, ਹੋਰ ਜਾਤਾਂ ਦੇ ਵੀ ਛਕੇ, ਬ੍ਰਹਮ ਦੇ ਨਾਂ ਤੇ ਪਰਮੇਸ਼ਰ ਦੇ ਨਾਮ ਤੇ ਜਿਹੜਾ ਸਮਸ਼ਟੀ ਭੰਡਾਰਾ ਕੀਤੇ, ਸਭ ਨੂੰ ਭੋਜਨ ਛਕਾਇਆ ਜਾਏ, ਕਿਸੇ ਨੂੰ ਰੋਕ ਟੋਕ ਨਾ ਹੋਵੇ। ਇਸ ਤਰ੍ਹਾਂ ਕਹਿੰਦੇ ਨੇ ਸਾਰੇ ਨਗਰ ਨੂੰ ਕਹਿੰਦੇ ਬ੍ਰਹਮ ਭੋਜ ਕੀਤਾ ਵੀ ਸਾਰੇ ਰੱਬ ਦੇ ਨਾਂ ਤੇ ਮੇਰੇ ਘਰੇ ਆ ਕੇ ਛਕੋ ਜੋ ਵੀ ਹੈਗੇ। ਤਿਜ ਖਤਰੀ ਬਿਟ ਸੂਦਰ ਚਾਰੀ। ਆ ਜਿਹੜੇ ਕੋਈ ਚਾਰੇ ਵਰਨਾ ਦੇ ਲੋਕ ਹੈ, ਬ੍ਰਹਮਣ ਹੈ, ਖਤਰੀ ਹੈ, ਵੈਸ ਹੈ, ਸੂਦਰ ਹੈ, ਸਭ ਕੋ ਦਇਓ ਅਮੰਤ ਪੁਕਾਰੀ। ਉੱਚੀ ਪੁਕਾਰ ਪੁਕਾਰ ਕੇ ਸਾਰਿਆਂ ਨੂੰ ਨਿਉਂਦੇ ਦੇ ਦਿੱਤੇ। ਜਿਤੇ ਫਕੀਰਨ ਕੇ ਅਸਥਾਨ। ਏਮਨਾਬਾਦ ਵਿੱਚ ਕਹਿੰਦੇ ਫਕੀਰਾਂ ਦੇ ਸਾਧੂਆਂ ਦੇ ਕੋਈ ਸਥਾਨ ਡੇਰੇ ਹੈਨ ਸਨ। ਪਾਠ ਨਾਰ ਸਭਨ ਆ ਅਸਨ ਬਰਜਾਨਾ। ਉੱਥੇ ਕਹਿੰਦੇ ਪੁਰਸ਼ਾਂ ਨੂੰ ਭੇਜ ਕੇ ਸਾਰਿਆਂ ਨੂੰ ਨਿਉਂਦਾ ਬਰਜਾ ਵੀ ਭੋਜਨ ਕੱਲ ਨੂੰ ਮਲਕ ਭਾਗੋ ਦੇ ਘਰੇ ਆ ਕੇ ਛਕਣਾ ਹੈ। ਦੋਹਰਾ ਤਿਹ ਖਤਰੀ ਕੋ ਦਿਜ ਨਗਰ। ਕਹਿੰਦੇ ਇਸ ਇਹ ਜਿਹੜਾ ਮਲਕ ਭਾਗੋ ਖੱਤਰੀ ਇਹਦਾ ਇੱਕ ਬ੍ਰਾਹਮਣ ਹੈ ਸੀ। ਫਿਰ ਤਾਂ ਅਮੰਤੂ ਦੇ ਜਿਹੜਾ ਬ੍ਰਾਹਮਣ ਹੈ ਸਾਰਿਆਂ ਥਾਵਾਂ ਤੇ ਨਿਉਂਦੇ ਦਿੰਦਾ ਫਿਰ ਰਿਹਾ ਹੈ। ਜਾਵਤ ਥੇ ਉਦਿਆਨ ਕੋ। ਇੱਧਰ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਦੇ ਵਿੱਚੋਂ ਨਿਕਲ ਕੇ ਬਾਹਰ ਨੂੰ ਜਿੱਥੇ ਰੋੜੀ ਸਾਹਿਬ ਗੁਰਦੁਆਰਾ ਉਧਰ ਨੂੰ ਜਾ ਰਹੇ ਸੀ ਜੰਗਲ ਵੱਲ ਨੂੰ। ਤਬ ਬੇਦੀ ਕੁੱਲ ਕੇ ਬੇਦੀਆਂ ਦੇ ਕੁੱਲ ਦੇ ਤੁਜਾਰੂ ਬਾਹਰ ਨੂੰ ਜਾ ਰਹੇ ਸਨ। ਚੌਪਈ ਬਿਪਰ ਬਿਲੋਕ ਬਿਲੋਕਤ ਬਚਨ ਅਲਾਏ। ਜਿਹੜਾ ਮਲਕ ਭਾਗੋ ਦਾ ਭੇਜਿਆ ਹੋਇਆ ਬ੍ਰਾਹਮਣ ਉਸਨੇ ਬਾਹਰ ਨੂੰ ਜਾਂਦਿਆਂ ਵੇਖ ਕੇ ਬਚਨ ਕਿਹਾ। ਕਿਰਤਕੋ ਨਾਨਕ ਤਪਾ ਸਦਾਏ। ਨਾਨਕ ਤਪਾ ਜੀ ਕਿਸ ਤਰਫ ਨੂੰ ਤੁਸੀਂ ਜਾ ਰਹੇ ਹੋ? ਅਹ ਅਮੰਤ ਨ ਕਰਹੋ ਅਹਾਰਾ। ਇਸ ਕਰਕੇ ਤੁਸੀਂ ਲਾਲੋ ਦੇ ਘਰ ਅੱਜ ਭੋਜਨ ਨਹੀਂ ਛਕਣਾ, ਤੁਹਾਨੂੰ ਕਹਿੰਦੇ ਨਿਉਂਦਾ ਹੈ। ਸੁਣ ਕੇ ਸ੍ਰੀਮੁਖ ਬਚਨ ਉਚਾਰਾ। ਮਹਾਰਾਜ ਨੇ ਬ੍ਰਾਹਮਣ ਤੋਂ ਸੁਣ ਕੇ ਆਪਣੇ ਮੁਖੋਂ ਬਚਨ ਕਿਹਾ ਇਸ ਨੂੰ। ਕੈਸ ਅਮੰਤੂ ਬਿਪਰ ਤੁਮਾਰੇ। ਇਹ ਬ੍ਰਾਹਮਣਾ ਤੇਰੇ ਘਰ ਦੇ ਵਿੱਚ ਕਿਵੇਂ ਅੱਜ ਸਾਨੂੰ ਨਿਉਂਦਾ ਹੈ? ਨਿਜ ਬਿਰਤਾਂਤ ਬਤਾਓ ਵਿਚਾਰੇ। ਇਹ ਵਿਚਾਰ ਕੇ ਆਪਣਾ ਸਾਰਾ ਪ੍ਰਸੰਗ ਸਾਨੂੰ ਦੱਸ। ਕਹਿਦੇ ਜੇ ਭਾਗੋ ਖੱਤਰੀ ਜੋ। ਉਸ ਵੇਲੇ ਬ੍ਰਾਹਮਣ ਕਹਿਣ ਲੱਗਿਆ ਮਹਾਰਾਜ ਮੇਰੇ ਘਰੇ ਨਹੀਂ ਆ, ਜਿਹੜਾ ਪਿੰਡ ਦੇ ਵਿੱਚ ਏਮਨਾਬਾਦ ਵਿੱਚ ਰਹਿੰਦਾ ਨਾ ਮਲਕ ਭਾਗੋ ਖੱਤਰੀ ਜਾਤ ਦਾ। ਚਤੁਰ ਵਰਨ ਨਿਉਂਤੇ ਸਭ ਕੋ। ਉਹਨੇ ਕੱਲ ਨੂੰ ਮਹਾਰਾਜ ਚਾਰੇ ਵਰਨਾਂ ਨੂੰ ਨਿਉਂਦਾ ਦਿੱਤਾ, ਬ੍ਰਾਹਮਣ ਵੀ ਛਕਣਗੇ, ਖੱਤਰੀ ਛਤਰੀ ਵੀ, ਵੈਸ ਵੀ, ਸੂਦਰ ਵੀ। ਬ੍ਰਹਮ ਭੋਜ ਤਿੰਨ ਕੀਨ ਵਿਸਾਲਾ। ਉਸਨੇ ਕੱਲ ਨੂੰ ਮਹਾਰਾਜ ਬੜਾ ਬ੍ਰਹਮ ਦੇ ਨਾਂ ਤੇ ਭੋਜਨ ਕੀਤਾ, ਰੱਬ ਦੇ ਨਾਂ ਤੇ ਭੋਜਨ ਕਰਨਾ ਹੈ। ਅੱਜ ਜਾਹ ਨਾਰ ਸਭ ਤੇ ਹਿਸ਼ਾਲਾ। ਅੱਜ ਮਹਾਰਾਜ ਸਾਰੇ ਲੋਕ ਉਹਦੇ ਘਰੇ ਜਾ ਕੇ ਭੋਜਨ ਛਕਣਗੇ। ਕਹਿਓ ਗੁਰੂ ਹਮ ਕਿਨ ਕੇ ਮਾਹੀ। ਕਹਿੰਦੇ ਬ੍ਰਾਹਮਣਾ ਅਸੀਂ ਕਿੰਨਾ ਵਿੱਚੋਂ ਆ? ਭਾਵਨਾ ਅਸੀਂ ਬ੍ਰਾਹਮਣਾ ਵਿੱਚੋਂ ਆ, ਨਾ ਛਤਰੀਆਂ ਖੱਤਰੀਆਂ ਵਿੱਚੋਂ, ਨਾ ਸੂਦਰਾਂ ਵਿੱਚੋਂ ਹੈ, ਕਿਉਂਕਿ ਸਾਡੇ ਕੋਈ ਗਲ ਵਿੱਚ ਨਿਹਵ ਜਾਂ ਤਾਂ ਪਾਇਆ ਨਹੀਂ, ਤੇਰ ਧੋਤੀ ਨਹੀਂ ਬਣੀ, ਉੱਥੇ ਤੇ ਟਿੱਕਾ ਨਹੀਂ ਲਾਇਆ। ਅਸੀਂ ਕਿਸੇ ਵਿੱਚੋਂ ਹੈ ਨਹੀਂ, ਹੈ ਦਰਵੇਸ਼ ਬਰਨ ਕੋ ਨਾਹੀ। ਅਸੀਂ ਤਾਂ ਪਰਮੇਸ਼ਰ ਦੇ ਰੱਬ ਦੇ ਦਰਵੇਸ਼ ਹੈ, ਸਾਡੀ ਕੋਈ ਜਾਤ ਪਾਤ ਹੈ ਨਹੀਂ ਹੈ। ਦੋਹਰਾ ਸੁਣ ਸਰੋਨਨ ਮੈਂ ਬਿਪਰ ਸੋ। ਇਸ ਤਰ੍ਹਾਂ ਦੀ ਗੱਲਬਾਤ ਸੁਣ ਕੇ ਕੰਨਾਂ ਵਿੱਚ ਜਿਹੜਾ ਬ੍ਰਾਹਮਣ ਸੀ ਦਿਖਸੋ ਬਚਨ ਅਲਾਏ, ਖਿੜਖਿੜਾ ਕੇ ਜੇ ਹੱਸਿਆ ਤੇ ਫਿਰ ਸਤਿਗੁਰਾਂ ਨੂੰ ਬਚਨ ਕੇ ਆਏ ਇਸਨੇ ਹੱਸਦਿਆਂ। ਨਾਮ ਕੁਰਾਹੀ ਤੋਹੇ ਕੋ, ਇਸੇ ਕਰਕੇ ਤੇਰਾ ਨਾਮ ਨਾ ਤੁਹਾਡਾ ਕੁਰਾਹੀਆ ਲੋਕ ਸਤਦੇ। ਇਨ ਬਾਤਨ ਬਨ ਆਏ ਕਰਕੇ ਜਿਹੜਾ ਲੋਕਾਂ ਦੇ ਵਿੱਚ ਨਾਮ ਤੁਹਾਡਾ ਕੁਰਾਹੀਆ ਬਣ ਰਿਹਾ, ਪੁਕਾਰਿਆ ਜਾ ਰਿਹਾ ਵੀ ਗੁਰੂ ਨਾਨਕ ਜਿਹੜਾ ਕੁਰਾਹੀਆ ਪੁੱਠੇ ਰਸਤੇ ਚੱਲਦਾ। ਚੌਪਈ ਛੋਰੀ ਲੋਕ ਰੀਤ ਜਗ ਮਾਹੀ, ਹਾਂ ਜਿਹੜੀ ਸੰਸਾਰ ਦੀ ਲੋਕਾਂ ਰੀਤ ਛੱਡ ਦਿੱਤੀ ਹੈ। ਭਇਓ ਨਾਮ ਇਉ ਤੋਹੇ ਕੁਰਾਹੀ, ਇਸੇ ਕਰਕੇ ਤੁਹਾਡਾ ਨਾਮ ਜਿਹੜਾ ਕੁਰਾਹੀਆ ਪ੍ਰਗਟ ਹੋ ਗਿਆ ਲੋਕਾਂ ਵਿੱਚ ਵੀ, ਜਿਵੇਂ ਲੋਕ ਰੀਤੀ ਵਿੱਚ ਕਰਦੇ ਹੋ, ਰੀਤੀ ਤੁਸੀਂ ਕਰਦੇ ਹੈ ਨਾ, ਮੱਥੇ ਤੇ ਤਿਲਕ ਨਾ ਧੇੜ ਧੋਤੀ ਨਾ ਗਲ ਵਿੱਚ ਜਿਹਨੂੰ ਪਾਇਆ, ਕੁਛ ਵੀ ਨਹੀਂ ਤੁਹਾਡੇ। ਬ੍ਰਹਮ ਭੋਜ ਮਹਿ ਜੇ ਨਹਿ ਆਵੇ, ਬ੍ਰਾਹਮਣ ਕਹਿੰਦਾ ਹੇ ਗੁਰੂ ਨਾਨਕ ਕੁਰਾਹੀਏ ਤਪੇ, ਜੇ ਤੂੰ ਕਹਿੰਦੇ ਅੱਜ ਬ੍ਰਹਮ ਭੋਜ ਦੇ ਵਿੱਚ ਨਾਨਾ ਸ਼ਾਮਲ ਹੋਇਆ ਨਾ ਸ਼ਕਿਆ ਮਲਕ ਭਾਗੋ ਦਾ, ਮਲਕ ਕ੍ਰੋਧ ਹਿਰਦੇ ਉਪਜਾਵੇ ਹੈ। ਜਿਹੜਾ ਮਲਕ ਭਾਗੋ ਪਠਾਨ ਦਾ ਮੰਤਰੀ ਔਰ ਇਹਦੇ ਵਿੱਚ ਬੜਾ ਕ੍ਰੋਧ ਪੈਦਾ ਕਰੇਗਾ, ਗੁੱਸੇ ਹੋ ਜਾਏਗਾ। ਨਗਰ ਵਿਖੇ ਤੇ ਦੇ ਨਿਕਸਾਈ, ਵੇਖ ਲੋ ਗੁੱਸੇ ਹੋ ਕੇ ਤੁਹਾਨੂੰ ਏਵਨੇ ਬਾਤ ਤੋਂ ਬਾਹਰ ਕਢਾ ਦੇਵੇਗਾ। ਤੁਮ ਜਾਣਹ ਮੈਂ ਕਹਿਓ ਸੁਣਾਈ, ਮੈਂ ਤਾਂ ਤੁਹਾਨੂੰ ਸੁਣਾ ਕੇ ਉੱਚੀ ਦੇ ਕੇ ਕਹਿ ਦਿੱਤਾ, ਹੁਣ ਤੁਸੀਂ ਜਾਣਿਓ ਜਾਂ ਮਲਕ ਭਾਗੋ ਜਾਣੇ। ਇਹ ਬਿਦ ਕਹਿ ਕਰ ਦਿਜਤਾਬ ਗਵਨਾ, ਇਸ ਤਰ੍ਹਾਂ ਦੇ ਵਚਨ ਮਹਾਰਾਜ ਨੂੰ ਕਹਿ ਕੇ ਉਹ ਬ੍ਰਾਹਮਣ ਤਾਂ ਚਲਾਇਆ ਗਿਆ ਹੈ। ਦੂਸ਼ਣ ਕਰੀ ਖਿਮਾ ਕੇ ਭਵਨਾ, ਖਿਮਾ ਦੇ ਘਰ ਹੈ ਸਹਾਰਨ ਸ਼ਕਤੀ ਵਾਲੇ। ਮਹਾਰਾਜ ਨੇ ਸੁਣ ਕੇ ਚੁੱਪੀ ਕਰ ਲਈ। ਬ੍ਰਹਮ ਭੋਜ ਤਿੰਨ ਅਧਕ ਬਣਾਵਾ, ਉਧਰ ਜਿਹੜਾ ਮਲਕ ਭਾਗੋ ਨੇ ਕਰੇ ਕਹਿੰਦੇ ਬੜਾ ਬ੍ਰਹਮ ਭੋਜ ਬਣਾਇਆ ਤਕੜੀ, ਕਹਿੰਦੇ ਲੰਗਰ ਪਾਣੀ ਬਣਾਇਆ ਹੈ। ਊਚ ਨੀਚ ਸਭ ਸਦਨ ਅਲਾਵਾ, ਹਾਂ ਭਾਵੇਂ ਉੱਚੇ ਘਰ ਦੇ ਜਾਤ ਦੇ ਕੋਈ ਲੋਕ, ਕੋਈ ਨੀਵੀਂ ਜਾਤ ਦੇ ਘਰ ਲੋਕ, ਸਾਰਿਆਂ ਨੂੰ ਕਹਿੰਦੇ ਸੁਣਾਇਆ ਵੀ ਭੋਜਨ ਛਕੋ ਆ ਕੇ। ਕਰਿਓ ਜਾਏ ਕਰ ਖਾਨ ਆਹਾਰਾ, ਇੰਨੇ ਕਹਿੰਦੇ ਉੱਚੀ ਜਾਤ ਦੇ ਨੀਵੀਆਂ ਜਾਤ ਦੇ ਸਭ ਨੇ ਜਾ ਕੇ ਮਲਕ ਭਾਗੋ ਦੇ ਘਰ ਦੇ ਭੋਜਨ ਛਕਣਾ ਕੀਤਾ। ਅਨਕ ਭਾਂਤ ਕਰ ਜੋ ਸਵਾਰਾ, ਅਨੇਕਾਂ ਤਰ੍ਹਾਂ ਦੇ ਨਾਲ ਕਹਿੰਦੇ ਤਰ੍ਹਾਂ ਤਰ੍ਹਾਂ ਦਾ ਸਵਾਰਿਆ ਸੀ, ਬਣਵਾਇਆ ਸੀ। ਤ੍ਰਿਪਤ ਹੋਏ ਬਹੁ ਸੁਜਸ ਬਖਾਨਾ ਹੈ, ਜਿੰਨੇ ਲੋਕ ਚੰਗੀ ਤਰ੍ਹਾਂ ਰੱਜ ਰੱਜ ਕੇ ਤ੍ਰਿਪਤ ਹੋ ਕੇ ਫੜਾ ਫੜਾ ਫੜਾ ਸ੍ਰੇਸ਼ ਜਸ ਕਹਿੰਦੇ ਇਸ ਦਾ। ਪੁੰਨਵਾਨ ਤਾਕੋ ਆਤਮਾਨ, ਇਹ ਮਲਕ ਭਾਗੋ ਨੂੰ ਵੀ ਬਹੁਤ ਪੁੰਨਾ ਪੁੰਨ ਕਰਨ ਵਾਲਾ ਪੁਰਸ਼ ਹੈ ਇਹ। ਝੂਠੇ ਲਖ ਹੈ ਨਾ ਇਹ ਪਰਪੰਚੀ, ਕਹਿੰਦੇ ਝੂਠ ਬੋਲਣ ਵਾਲੇ ਇਹ ਨਹੀਂ ਜਾਣਦੇ ਵੀ ਇਹ ਮਲਕ ਭਾਗੋ ਤਾਂ ਬੋਲਿਆ ਛਲੀਆ ਕਪਟੀਆ ਹੈ। ਜਿਨ ਵੱਡ ਅੱਗ ਕਰ ਮਾਇਆ ਸੰਚੀ, ਵੱਡੇ ਵੱਡੇ ਪਾਪ ਕਰਕੇ ਪਾਪਾਂ ਦੀ ਮਾਇਆ ਇਕੱਠੀ ਕੀਤੀ ਹੈ। ਦੋਹਰਾ ਤਿਹ ਗ੍ਰਹਿ ਨਹਿ ਸ੍ਰੀ ਗੁਰ ਗਏ, ਇਧਰ ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਦੇ ਘਰ ਦੇ ਵਿੱਚ ਗਏ ਹੀ ਨਹੀਂ ਹੈ। ਦਿਨ ਬਿਤਾਏ ਉਦਿਆਨ, ਜਿਹੜਾ ਦਿਨ ਹੈ ਉਹ ਬਾਹਰ ਬਾਹਰ ਜੰਗਲ ਵਿੱਚ ਹੀ ਬਿਤਾਤਾ, ਲੰਘਾ ਦਿੱਤਾ। ਲਾਲੋ ਆਲੇ ਆਨਕ, ਲਾਲੋ ਜੀ ਦੇ ਘਰ ਦੇ ਵਿੱਚ ਆ ਕੇ, ਰਾਜਤ ਮਾਇਆ ਨਿਧਾਨ, ਮੇਹਰ ਦੇ ਖਜ਼ਾਨੇ ਘਰ ਹਨ, ਇਸ ਘਰ ਦੇ ਵਿੱਚ ਆਬਰਾਜੇ ਸਜ ਰਹੇ। ਚੌਪਈ ਤਪਾ ਨ ਆਇਓ ਦਿਜ ਤਿਹ ਜਾਨੀ, ਉਧਰ ਜਿਹੜਾ ਬ੍ਰਾਹਮਣ ਉਹਨੇ ਜਾਣ ਲਿਆ ਵੀ ਗੁਰੂ ਨਾਨਕ ਤਪਾ ਤਾਂ ਆਇਆ ਹੀ ਨਹੀਂ ਹੈ। ਤੂਤੀ ਭਾਗੋ ਨਿਕਟ ਬਖਾਨੀ, ਮਲਕ ਭਾਗੋ ਦੇ ਕੋਲ ਜਾ ਕੇ ਮਹਾਰਾਜ ਦੀ ਚੁਗਰੀ ਇਸਨੇ ਕਰ ਦਿੱਤੀ। ਕਰਤ ਹੁਤੇ ਸੋ ਅਰਸੂਯਾ ਆ ਗਏ, ਪਹਿਲਾਂ ਵੀ ਕਹਿੰਦੇ ਬ੍ਰਾਹਮਣ ਤੇ ਹੋਰ ਲੋਕ ਮਹਾਰਾਜ ਨਾਲ ਈਰਖਾ ਕਰ ਰਹੀ ਸੀ। ਜਾਂ ਤੇ ਦੁਸ਼ਟੀ ਸੋ ਅਨੁਰਾਗੇ, ਕਰਕੇ ਬ੍ਰਾਹਮਣ ਵੀ ਹੋਰ ਲੋਕ ਵੀ ਗੁਰੂ ਨਾਨਕ ਦੀ ਚੁਗਲੀ ਕਰਨ ਵਿੱਚ ਕਹਿੰਦੇ ਪ੍ਰੇਮੀ ਹੋਏ। ਦੇਖੋ ਮਲਕ ਨਾ ਤੁਮਰੇ ਆਇਓ, ਬ੍ਰਾਹਮਣ ਕਹਿਣ ਲੱਗਾ ਦੇਖੋ ਜੀ ਮਲਕ ਭਾਗੋ ਤੁਹਾਡੇ ਘਰ ਗੁਰੂ ਨਾਨਕ ਨਹੀਂ ਆਇਆ। ਖੱਤਰੀ ਨਾਨਕ ਤਪਾ ਕਹਾਇਓ, ਖੱਤਰੀ ਜਾਤ ਆਪਣਾ ਨਾਮ ਗੁਰੂ ਨਾਨਕ ਨਾਨਕ ਤਫਾ ਉਹਨੇ ਅਖਵਾਇਆ ਹੈ। ਤੁਮ ਤੇ ਅਧਿਕ ਆਪ ਕੋ ਜਾਣਾ, ਆਪਣੇ ਨਾਲੋਂ ਆਪਣੇ ਆਪ ਨੂੰ ਗੁਰੂ ਨਾਨਕ ਤਪੇ ਨੇ ਵੱਡਾ ਜਾਣਿਆ ਹੈ। ਅਚਿਓ ਆਹਾਰ ਨ ਤੁਮ ਘਰ ਆਨਾ, ਇਸੇ ਕਰਕੇ ਤੁਹਾਡੇ ਘਰ ਦੇ ਵਿੱਚ ਗੁਰੂ ਨਾਨਕ ਤਪੇ ਨੇ ਆ ਕੇ ਭੋਜਨ ਨਹੀਂ ਨਾ ਛਕਿਆ ਹੈ। ਆਖ ਤਰੈ ਨ ਆਨਤ ਕਾਹੂ, ਹੇ ਮਾਲਕ ਭਾਗੋ, ਤਾਂ ਤੇਰੇ ਵਰਗੇ ਨੂੰ ਹੋਰ ਕਿਸੇ ਨੂੰ ਆਪਣੀ ਅੱਖ ਦੇ ਥੱਲੇ ਨਹੀਂ ਲਿਆਉਂਦਾ ਹੈ। ਤਜੀ ਰੀਤ ਪੱਗ ਧਰਤ ਕੁਰਾਹੂ, ਕਹਿੰਦੇ ਜਿਹੜੀ ਸਨਾਤਨ ਵਤ ਵਾਲੀ ਰੀਤੀ ਹੈ, ਮੱਥੇ ਤੇ ਤਿਲਕ ਲਾਉਣਾ, ਗਲ ਵਿੱਚ ਸਿੰਦੂਰ ਪਾਉਣਾ, ਤੇਰ ਕੰਨੀ ਦਰ ਧੋਤੀ ਬੰਨਣੀ, ਕਹਿੰਦੇ ਉਹਨੇ ਛੱਡ ਦਿੱਤੀ ਆ, ਹੋਰ ਹੀ ਕੁਰਾਹੇ ਚੱਲ ਰਿਹਾ ਹੈ। ਸੂਦਰ ਕੇ ਘਰ ਭੋਜਨ ਕਰਹੀ, ਹੇ ਮਾਲਕ ਭਾਗੋ, ਕੀ ਦੱਸੀਏ ਜਿਹੜਾ ਸੂਦਰ ਨੀ ਜਾਤ ਦਾ ਲਾਲੋ ਦੇ ਘਰੇ ਕਹਿੰਦੇ ਭੋਜਨ ਛਕਦਾ ਹੈ। ਆਵਾ ਇਹਾਨ ਉਰ ਮਹਿ ਡਰਹੀ, ਦੇ ਵਿੱਚ ਮਾੜਾ ਮੋਟਾ ਡਰਦੇ ਹੀ ਨੀ, ਇੱਥੇ ਆਇਆ ਹੀ ਨੀ ਤੁਹਾਡੇ ਘਰੇ ਅੱਜ। ਦੋਹਰਾ ਸੁਨ ਭਾਗੋ ਪੁਨ ਬੂਝਹੀ, ਸੁਣ ਕੇ ਬ੍ਰਹਮਣ ਤੋਂ ਮਾਲਕ ਭਾਗੋ ਫਿਰ ਪੁੱਛਣ ਲੱਗਿਆ ਇਸ ਨੂੰ, ਦਯੋ ਅਮੰਤਕ ਨਾ, ਬ੍ਰਹਮਣਾ ਤੂੰ ਇਹ ਦੱਸ ਵੀ ਉਹ ਗੁਰੂ ਨਾਨਕ ਤਪੇ ਨੂੰ ਤੂੰ ਸਵੇਰੇ ਨਿਉਂਦਾ ਦਿੱਤਾ ਸੀ ਕਿ ਨਹੀਂ। ਕਹਦੇ ਯਕੀਨ ਤਗੀਦ ਮੈਂ, ਬ੍ਰਹਮਣ ਕਹਿੰਦਾ ਮਾਲਕ ਭਾਗੋ ਜੀ, ਮੈਂ ਤਾਂ ਗੁਰੂ ਨਾਨਕ ਤਪੇ ਨੂੰ ਤਗੀਦ ਕੀਤੀ ਸੀ, ਐਨ ਚੰਗੀ ਤਰ੍ਹਾਂ ਬਣਾ ਸਵਾਰ ਕੇ ਨਿਉਂਦਾ ਦਿੱਤਾ ਸੀ ਵੀ ਜੇ ਨਾ ਆਏ ਤਾਂ ਵੇਖ ਲੋ ਗੁੱਸੇ ਹੋ ਜਾਊਗਾ। ਬਹੁਤ ਵਾਰ ਬਚ ਪ੍ਰਾਹੇ, ਤਾਂ ਬਹੁਤ ਵਾਰੀ ਉਹਨੂੰ ਬਚਨ ਕਹੇ ਸੀ ਵੀ ਕਿਤੇ ਭੁੱਲ ਨਾ ਜਾਇਓ, ਅਜ ਉਹਨੇ ਕਰੇ ਛਕਣਾ ਹੈ। ਚੌਪਈ ਸੁਣ ਤਾਂ ਮਾਲਕ ਮਨ ਕ੍ਰੋਧ ਹੈ ਆਇਓ, ਬ੍ਰਹਮਣ ਤੋਂ ਸੁਣ ਕੇ ਮਾਲਕ ਭਾਗੋ ਦੇ ਮਨ ਦੇ ਵਿੱਚ ਕ੍ਰੋਧ ਗੁੱਸਾ ਹੋਇਆ ਆਇਆ। ਮਨਹੋ ਸਿੰਘ ਪਰ ਮਸ਼ਕਰ ਸਾਇਓ, ਉਹਨਾਂ ਕਹਿੰਦੇ ਜਿਹੜਾ ਮੱਛਰ ਹੈ ਨਾ ਉਹ ਸ਼ੇਰ ਉੱਪਰ ਹੀ ਗੁੱਸੇ ਹੋਇਆ ਹੈ। ਜਾਵੋ ਦਿਜ ਤਿੰਨ ਆਨ ਬੁਲਾਈ, ਗੁੱਸੇ ਦੇ ਵਿੱਚ ਆ ਕੇ ਕਹਿੰਦਾ ਜਾਓ ਬ੍ਰਹਮਣਾ ਨੂੰ ਲਿਆ ਬੁਲਾ ਕੇ, ਦੇਖ ਲੇਹ ਤਿੰਨ ਕੀ ਮਸ਼ਨਾਈ। ਆਹ ਗੁਰੂ ਨਾਨਕ ਦੀ ਕਹਿੰਦੇ ਆਪਾਂ ਵੀ ਮਸ਼ਨਾਈ ਦੇਖ ਲੈਂਦੇ ਹਾਂ, ਉਹਦੀ ਮਰਦਾਨਗੀ ਸੁਰਮਤਾਈ ਦੇਖ ਲੈਨੇ, ਉਹਦੀ ਮਨ ਮਰਜ਼ੀ ਦੇਖ ਲੈਨੇ। ਕੇਤਕ ਜੋਰ ਐਂਠ ਸੋ ਕਰਹੀ, ਨਾਗ ਕਹਿੰਦੇ ਆਕੜ ਕੇ ਆਪਣਾ ਬਲ ਜਾ ਦਿਖਾਉਣਾ ਕਰਦਾ ਉਹ। ਆਵਾ ਖਾਨ ਨ ਉਰ ਮਹਿ ਡਰਹੀ, ਮੇਰੇ ਘਰੇ ਉਹ ਭੋਜਨੀ ਖਾਣ ਆਇਆ ਔਰ ਇਹਦੇ ਵੀ ਡਰਦਾ ਨਹੀਂ ਹੈ। ਸੁਣ ਦੇ ਜਹਰਖਤ ਤੂਰਨ ਗਵਨਾ, ਸੁਣ ਕੇ ਬ੍ਰਹਮਣ ਖੁਸ਼ ਹੋ ਕੇ ਕੱਛਾਂ ਮਾਰਦਾ ਚੱਲਿਆ। ਉਤੋ ਜਹਾਂ ਲਾਲੋ ਕੋ ਭਵਨਾ, ਭਾਈ ਲਾਲੋ ਜੀ ਦਾ ਘਰ ਸੀ ਉਧਰ ਨੂੰ ਗਿਆ ਹੈ। ਦਰ ਠੰਡੋ ਉੱਚੋ ਬਚ ਪ੍ਰਾਹੀ, ਲਾਲੋ ਦੇ ਦਰਵਾਜੇ ਅੱਗੇ ਖੜ ਕੇ ਉੱਚੀ ਦੇ ਕੇ ਨੇ ਬਚਨ ਕਿਹਾ ਹੈ। ਲਾਲੋ ਨਾਨਕ ਤਾਹਾ ਤਪਾ ਇਹਾ ਹੀ, ਭਾਈ ਲਾਲੋ ਜਿਹੜਾ ਗੁਰੂ ਨਾਨਕ ਨਾਮ ਦਾ ਤਪਾਈ ਥੀ ਹੈ ਤੇਰੇ ਘਰੇ। ਕਹਿ ਲਾਲੋ ਵੈਸੇ ਹੈ ਅੰਤਰ, ਭਾਈ ਲਾਲੋ ਜੀ ਕਹਿਣ ਲੱਗੇ ਬ੍ਰਹਮਣ ਜੀ ਗੁਰੂ ਨਾਨਕ ਸਾਹਿਬ ਜੀ ਘਰ ਦੇ ਅੰਦਰ ਬੈਠੇ। ਕਾਜ ਕੌਣ ਤੋ ਕਹੋ ਨਿਰੰਤਰ, ਕਹਿੰਦੇ ਕਿਹੜਾ ਕੰਮ ਹੈ ਤੁਹਾਨੂੰ ਪਰਦੇ ਤੋਂ ਬਿਨਾਂ, ਕਹਿੰਦੇ ਐਨ ਪਰਦਾ ਭਾਵ ਕੋਈ ਪਰਦਾ ਨਾ ਪਰਦੇ ਤੋਂ ਰਹਿ ਸਿੱਧੀ ਗੱਲ ਖਰਦੇ ਖੋਲ ਕੇ। ਦੋਹਰਾ ਕਹਿ ਦਿਜ ਪਠਵਾਹ ਵਹਿਰ ਕੋ, ਉਸ ਵੇਲੇ ਬ੍ਰਹਮਣ ਕਹਿਣ ਲੱਗਿਆ ਗੁਰੂ ਨਾਨਕ ਤਪੇ ਨੂੰ ਬਾਹਰ ਭੇਜ ਦੂ। ਸ੍ਰੀ ਗੁਰ ਆਪੇ ਆਏ, ਗੁਰੂ ਮਹਾਰਾਜ ਅੰਦਰ ਬੈਠੇ ਸੁਣਦੇ ਸੀ, ਪਣਗ ਤੋਂ ਉੱਠ ਕੇ ਆਪ ਹੀ ਬਾਹਰ ਆ ਗਏ। ਕਿਆ ਪਾਦਾ ਤੁਮ ਕਹਿਤ ਹੋ, ਕਹਿੰਦੇ ਉਪਾਦੇ ਬ੍ਰਹਮਣਾ ਤੂੰ ਕੀ ਕਹਿਣਾ ਹੈ, ਕਾਰਜ ਦੇ ਹੋ ਸੁਣਾਏ, ਸਾਡੇ ਗੋਚਰਾ ਕੰਮ ਕੀ ਹੈ ਤੈਨੂੰ ਸੁਣਾ ਦੇ ਦੱਸ ਦੇ। ਚੌਪਈ ਚੱਲੀਏ ਤੂਰਨ ਮਾਲਕ ਬੁਲਾਵੇ, ਬ੍ਰਹਮਣ ਕਹਿੰਦਾ ਜੀ ਛੇਤੀ ਚੱਲੀਏ ਮਾਲਕ ਭਾਗੋ ਬੁਲਾਉਂਦਾ ਹੈ। ਨਤ ਮਾਨਵ ਕੋ ਅਵਰ ਪਠਾਵੇ, ਮੇਰੇ ਕੱਲੇ ਦੇ ਨਾਲ ਨਾ ਗਈ ਤੇ ਹੋਰ ਮਨੁੱਖ ਹੋਰ ਲੋਕ ਭੇਜੀ ਦੇ ਛਪਾਈ ਛਪੂਈ ਜੇ। ਬੋਲੇ ਸ੍ਰੀ ਗੁਰ ਸਭ ਸੁਖ ਧਾਮ, ਜੋ ਸਾਰੇ ਸੁਖਾਂ ਦੇ ਘਰ ਸਤਿਗੁਰੂ ਹੈ ਉਹ ਬੋਲੇ ਬ੍ਰਹਮਣ ਸਾਥ, ਮਾਲਕ ਸੰਗ ਕਿਆ ਹਮਰੋ ਕੰਮ, ਜਿਹੜਾ ਮਾਲਕ ਭਾਗੋ ਦੇ ਨਾਲ ਸਾਡਾ ਕੀ ਕੰਮ ਬਈ? ਕੌਣ ਮਲਕ ਹੋ ਜਾਣਤ ਨਾਹੀ। ਇੱਥੇ ਉਹਨਾਂ ਵਿੱਚ ਮਲਕ ਰਹਿੰਦਾ ਭਾਗੋ, ਕਹਿੰਦੇ ਅਸੀਂ ਤਾਂ ਕੋਈ ਜਾਣਦੇ ਜਿਉਂਦੇ ਨਹੀਂ ਉਸ ਨੂੰ। ਕਬ ਨਾ ਬਿਲੋਕਿਓ ਕਹਾ ਬਸਾਹੀ। ਇਹਨੇ ਵੇਖਿਆ ਕਰੇ ਵੀ ਕਿੱਥੇ ਰਹਿੰਦਾ ਨਾ ਕਿੱਥੇ ਉਹ ਬਸਦਾ, ਇਹ ਵੀ ਨੀ ਸਾਨੂੰ ਪਤਾ ਉਸ ਦਾ। ਲੈਣ ਦੇਣ ਕੋ ਕਾਜ ਨ ਕੋ। ਉਸ ਮਲਕ ਭਾਗੋ ਦੇ ਨਾਲ ਸਾਡਾ ਕੋਈ ਲੈਣ ਦੇਣ ਦਾ ਤਾਂ ਕੰਮ ਹੈ ਨਹੀਂ। ਕਿਉਂ ਆਇਸ ਕਰ ਭੇਜਤ ਸੋ। ਇਹ ਕਹਿੰਦੇ ਸਾਡੇ ਉੱਪਰ ਆਗਿਆ ਕਰ ਕਰਕੇ ਤੇਰੇ ਵਰਗੇ ਨੂੰ ਕਿਉਂ ਭੇਜਦਾ ਹੈ? ਹਟ ਦੂਜੀ ਦੂਤੀ ਦੇ ਯਕੀਨੀ। ਬ੍ਰਹਮਣ ਮੁੜ ਕੇ ਦੂਜੀ ਵਾਰ ਫੇਰ ਚੁਗਲੀ ਕਰ ਦਿੱਤੀ। ਭੇਵ ਨ ਸਮਝ ਜਿਹ ਮਤ ਹੀਨੀ। ਇਸ ਲਈ ਕਹਿੰਦੇ ਮਤ ਕਲ ਨਾਸ ਹੋ ਗਈ ਹੈ, ਮਹਾਰਾਜ ਦਾ ਭੇਤ ਨੀ ਇਹ ਸਮਝ ਰਿਹਾ ਵੀ ਪਰਮੇਸ਼ਰ ਰੂਪ ਹੈ ਇਹ। ਸੁਣ ਹੋ ਮਲਕ ਜੇ ਆਇਸ ਤੋਰੀ। ਦੂਜੀ ਵਾਰ ਜਾ ਕੇ ਕਹਿੰਦਾ ਮਲਕ ਭਾਗੋ ਜੀ ਸੁਣੋ, ਤੁਹਾਡੀ ਉਹਨਾਂ ਨੇ ਤੋੜ ਦਿੱਤੀ। ਹਿਰਦੇ ਨ ਆਨਤ ਦੀਨ ਬਹੋਰੀ। ਕਹਿੰਦੇ ਹਿਰਦੇ ਵੀ ਤੁਹਾਨੂੰ ਕੋਈ ਲਿਆਉਂਦਾ ਹੀ ਨੀ ਸਮਝਦਾ, ਤੁਹਾਗੀ ਉਹਨਾਂ ਨੇ ਆਗਿਆ ਮੋੜ ਦਿੱਤੀ। ਦੋਹਰਾ ਕਹਿ ਨਾ ਜਾਣੋ ਮਲਕ ਮੈਂ। ਗੁਰੂ ਨਾਨਕ ਤਾਂ ਪਾਤਾ ਉਹ ਕਹਿੰਦੇ ਵੀ ਅਸੀਂ ਮਲਕ ਭਾਗੋ ਨੂੰ ਜਾਣਦੇ ਹੀ ਨਹੀਂ। ਕੋ ਹੈ ਕਹਾਂ ਬਸਾਏ। ਕੌਣ ਹੈ ਤੇ ਕਿੱਥੇ ਉਹ ਵਸਦਾ ਹੈ? ਵੱਡੋ ਢੀਠ ਨਿਸ਼ਠੁਰ ਬਚਨ। ਇਸ ਕਰਕੇ ਗੁਰੂ ਨਾਨਕ ਤਾਂ ਬੜਾ ਢੀਠ ਹੈ, ਸਕਸ਼ਨ ਬਚਨ ਕਹੇ। ਤੁਮ ਕੋ ਕਹੇ ਬਨਾਏ। ਬਣਾ ਸਵਾਰ ਕੇ ਤੁਹਾਨੂੰ ਬੜੇ ਕਠੋਰ ਬਚਨ ਸਖਤ ਬਚਨ ਕਹੇ, ਇਸ ਕਰਕੇ ਤੁਹਾਨੂੰ ਨੀ ਉਹ ਕੋਈ ਸਮਝਦਾ ਵੀ ਉਹ ਕੌਣ ਹੈ। ਚੌਪਈ ਨਹੀਂ ਬੁਲਾਇਓ ਇਹਠਾ ਆਵੇ। ਦੇਖ ਲੋ ਮਲਕ ਭਾਗੋ ਜੀ ਬੁਲਾਇਆ ਹੋਇਆ ਇੱਥੇ ਤੁਹਾਡੇ ਘਰੇ ਨੀ ਉਹ ਆਇਆ ਹੈ। ਕਰ ਹੋ ਅਬ ਹੈ ਜੋ ਹਿਰਦੈ ਭਾਵੇ। ਜਿਵੇਂ ਹਿਰਦੇ ਵਿੱਚ ਤੁਹਾਡੇ ਚੰਗੇ ਲੱਗਦਾ ਉਵੇਂ ਕਰ ਕਰਾ ਲਓ। ਭਾਵ ਭੋਜਨ ਕੀ ਕਰ ਹੈ ਨਿੰਦਾ। ਤਬ ਭੋਜਨ ਕੀ ਕਰ ਹੈ ਨਿੰਦਾ। ਬਾਕੀ ਵੀ ਤੇਰਾ ਜਿਹੜਾ ਬ੍ਰਹਮ ਭੋਜ ਬਣਾਇਆ ਉਹਦੀ ਤਾਂ ਨਿੰਦਿਆ ਕਰਦਾ, ਉਹਨੂੰ ਮਾੜਾ ਕਹਿੰਦਾ ਹੈ। ਖਾਵੇ ਹੈ ਘਰ ਸ਼ੂਦਰ ਜੋ ਮੰਦਾ। ਜਿਹੜਾ ਭੈੜਾ ਸ਼ੂਦਰ ਨਾ ਲਾਲੋ ਉਹਦੇ ਘਰ ਦਾ ਬਣਿਆ ਸ਼ਕਦਾ ਹੈ। ਖੱਤਰੀ ਜਾਤ ਨ ਲੱਜਾ ਕਰੀ। ਦੇਖ ਲੋ ਗੁਰੂ ਨਾਨਕ ਦੀ ਖੱਤਰੀ ਜਾਤ ਹੈ, ਮਾੜੀ ਮੋਟੀ ਕੋਈ ਸ਼ਰਮ ਨਹੀਂ ਉਹ ਕਰਦਾ। ਲੋਕ ਰੀਤ ਉਰਤੇ ਪਰ ਹਰਈ। ਲੋਕਾਂ ਦੀ ਰੀਤੀ ਉਹ ਵੀ ਹਿਰਦੇ ਵਿੱਚ ਉਹਨੇ ਦੂਰ ਕੀਤੀ ਹੈ, ਕੁਝ ਨੀ ਕਰਦੇ ਲੋਕ ਰੀਤੀ। ਆਗੈ ਪਾਵਕ ਰੋਸ ਬਹੂਤੀ। ਕਹਿੰਦੇ ਜਿਹੜਾ ਮਲਕ ਭਾਗੋ ਦੇ ਹਿਰਦੇ ਅੰਦਰ ਪਹਿਲਾਂ ਹੀ ਕਹਿੰਦੇ ਗੁੱਸਾ ਰੂਪ ਅਗਤਾਂ ਬਹੁਤ ਸੀ। ਬਚਨ ਕ੍ਰਿਤ ਜਨ ਦੀਨ ਅਹੂਤੀ। ਬ੍ਰਹਮਣ ਨੇ ਹੋਰ ਬਚਨ ਕਹਿ ਦਿੱਤੇ, ਮਾਨੋ ਜਿਵੇਂ ਘਿਓ ਦੀ ਕੁਰਤੀ ਕੜਛੀ ਭਰ ਕੇ ਘਿਓ ਅੱਗ ਵਿੱਚ ਪਾ ਦੇ, ਹੋਰ ਚੜ ਪੈਂਦੀ ਲੱਟ ਲੜ ਅੱਗ। ਇਉਂ ਕਹਿੰਦੇ ਹੋਰ ਗੁੱਸਾ ਚੜ ਪਿਆ। ਅਰਨ ਵੇਖ ਕਰ ਮਲਕ ਅਲਾਵੇ। ਉਸ ਵੇਲੇ ਮੂੰਹ ਜਾਂ ਚਿਹਰਾ ਜਾਂ ਲਾਲੋ ਲਾਲ ਕਰਕੇ ਗੁੱਸੇ ਵਿੱਚ ਮਲਕ ਭਾਗੋ ਫਿਰ ਕਹਿਣ ਲੱਗਿਆ ਹੈ, ਅਬ ਹੈ ਬੁਲਾਏ ਜੇ ਨਹ ਆਵੇ। ਬ੍ਰਾਹਮਣਾ ਹੁਣ ਤੋਂ ਚਲਿਆ ਜਾ, ਜੇ ਹੁਣ ਬੁਲਾਏ ਹੋਏ ਨਾ ਆਏ ਨਾ। ਬਹੁ ਨਰ ਜਾਵਹ ਗਹਿ ਆ ਨੀਜੈ। ਫਿਰ ਬਹੁਤੇ ਲੋਕ ਸਿਪਾਹੀ ਸਿਪੂਹੀ ਚਲੇ ਜਾਣ, ਉਹਨਾਂ ਨੂੰ ਫੜ ਕੇ ਲਿਆਓ। ਤਿਜਕਾ ਸੰਗ ਬਿਲਮ ਨਹ ਕੀਜੈ। ਆਵੇ ਬ੍ਰਹਮਣ ਦੇ ਨਾਲ ਚਲੇ ਜਾਓ ਬਹੁਤੇ ਲੋਕ, ਤੇ ਦੇਰੀ ਨਾ ਕਰੋ, ਲਿਆਓ ਫੜ ਕੇ ਹੁਣੇ ਨੂੰ। ਦੋਹਰਾ ਲੇ ਕਰ ਪੰਜ ਕੁ ਮਨ ਜੁਪਨ। ਉਸ ਵੇਲੇ ਬ੍ਰਹਮਣ ਪੰਜ ਕੁ ਜਿਹੜੇ ਕੋਈ ਚੰਗੇ ਹੈ ਕਹਿੰਦੇ ਉਹਨਾਂ ਸਿਪਾਹੀ ਸਿਪੂਹੀ ਉਹਨਾਂ ਨੂੰ ਨਾਲ ਲੈ ਕੇ ਤਿਜ ਤਬ ਗਏ ਰਸਾਏ। ਬ੍ਰਹਮਣ ਗੁੱਸੇ ਨਾਲ ਭਰਿਆ ਭਰਾਇਆ ਗਿਆ ਹੈ। ਉੱਚੇ ਬਚਨ ਉਚਾਰ ਕੇ, ਉੱਚੀ ਦੇ ਕੇ ਬਚਨ ਬੋਲ ਕੇ, ਆਵਾਜ਼ ਮਾਰ ਕੇ, ਨਾਨਕ ਲਏ ਬੁਲਾਏ। ਨਾਨਕ ਸਾਹਿਬ ਜੀ ਨੂੰ ਭਾਈ ਲਾਲੋ ਦੇ ਘਰ ਦੇ ਵਿੱਚੋਂ ਬੁਲਾ ਲਿਆ ਹੈ। ਚੌਪਈ ਮਲਕ ਰੋਸ ਤੁਝ ਪਰ ਬਹੁ ਕੀਨ। ਮਹਾਰਾਜ ਨੂੰ ਕਹਿਣ ਲੱਗਿਆ ਜੀ ਮਲਕ ਭਾਗੋ ਨੇ ਤੁਹਾਡੇ ਉੱਪਰ ਬੜਾ ਗੁੱਸਾ ਕੀਤਾ ਹੈ। ਚਲ ਹੋ ਸੰਗ ਭਲ ਬਿਦ ਮਨ ਚੀਨ। ਚੰਗੀ ਤਰ੍ਹਾਂ ਮਨ ਵਿੱਚ ਜਾਣ ਕੇ ਤੁਸੀਂ ਉਹਦੇ ਘਰੇ ਚੱਲ ਪੋ ਮੇਰੇ ਨਾਲ। ਨਾਤੁਰ ਤੁਮਕੋ ਗਹਿਲੇ ਜਾਵੇ। ਨਹੀਂ ਤਾਂ ਪੰਜ ਸੱਤ ਮੇਰੇ ਨਾਲ ਆਏ ਆ ਤੁਹਾਨੂੰ ਫੜ ਕੇ ਲੈ ਜਾਣਗੇ ਮੱਲੋ ਮੱਲੀ। ਫੇਰ ਉਹ ਨਰਨ ਬਿਲਮ ਲਗਾਵੇ। ਮਨੁੱਖ ਆਏ ਖੜੋਤੇ ਆ, ਦੇਖ ਲੋ ਦੇਰੀ ਨਾ ਲਾਓ। ਬਿਗਸੇ ਸ੍ਰੀ ਪ੍ਰਭ ਸੁਣ ਬਚ ਐਸਾ। ਇਹੋ ਜਿਹਾ ਬਚਨ ਬ੍ਰਹਮਣ ਦਾ ਸੁਣ ਕੇ ਮਾਰਾ ਮੁਖੋਂ ਵੀ ਹੱਸੇ ਨੇ। ਚੱਲੇ ਸੰਗ ਜਹ ਭਾਗੋ ਵੈਸਾ। ਇੱਥੇ ਮਲਕ ਭਾਗੋ ਬੈਠ ਬੈਠੇ ਨਾ ਉੱਥੇ ਬ੍ਰਹਮਣ ਦੇ ਨਾਲ ਚੱਲ ਪਏ। ਮਤ ਮੰਦਨ ਕੋ ਲੱਜਤ ਕਰਨੇ, ਜਿਹੜੇ ਭੈੜੀ ਮਤ ਵਾਲੇ ਇਹਨਾਂ ਨੂੰ ਸ਼ਰਮਸ਼ਾਰ ਕਰਨ ਲਈ। ਸਰਬ ਗਰਭ ਤੇ ਹਿਉਰ ਕੋ ਹਰਨੇ, ਜਿਹੜਾ ਮਲਕ ਭਾਗੋ ਹਿਰਦੇ ਦੇ ਵਿੱਚ ਹੰਕਾਰ ਉਹ ਸਾਰੇ ਖਤਮ ਕਰਨ ਵਾਸਤੇ ਚੱਲੇ। ਸ੍ਰੀ ਗੁਰ ਗਵਨੇ ਜਾਇ ਅਗਾਰੀ, ਗੁਰੂ ਮਹਾਰਾਜ ਤਾਂ ਇਹ ਅੱਗੇ ਅੱਗੇ ਚੱਲੇ ਜਾ ਰਹੇ। ਲਾਲੋ ਚੱਲਿਓ ਸ਼ਸ਼ੰਕ ਪਿਛਾਰੀ, ਲਾਲੋ ਜੀ ਸ਼ੰਕਾ ਦੇ ਸੈਦ ਮਹਾਰਾਜ ਦੇ ਪਿੱਛੇ ਪਿੱਛੇ ਚੱਲਿਆ ਹੈ। ਤਿਜ ਆਰ ਮਨ ਜੋ ਜਾਹ ਸੰਗ ਲਾਗੇ, ਬ੍ਰਹਮਣ ਵੀ ਹੋਰ ਲੋਕ ਵੀ ਮਹਾਰਾਜ ਦੇ ਨਾਲ ਲੱਗੇ ਪਿੱਛੇ ਪਿੱਛੇ ਜਾ ਰਹੇ। ਪਗਨਹ ਲਾਗਹ ਦੁਸ਼ਟ ਅਭਾਗੇ, ਕਹਿੰਦੇ ਇਸ ਤਰ੍ਹਾਂ ਕਹਿੰਦੇ ਖੁਸ਼ੀ ਚੜੀ ਹੋਈ ਹੈ, ਕਹਿੰਦੇ ਪੈਰ ਨੀ ਲੱਗਦੇ ਧਰਤੀ ਦੇ ਨਾ ਤੇ। ਦੋਹਰਾ ਸੁਣੀ ਨਗਰ ਮਹਿ ਜਹ ਤਹਾ, ਇੱਧਰ ਏਮਨਾਬਾਦ ਸ਼ਹਿਰ ਜਿੱਥੇ ਕਿਤੇ ਇਹ ਗੱਲ ਸੁਣੀ ਗਈ। ਸ੍ਰੀ ਗੁਰ ਗਹਿ ਮੰਗਵਾਏ, ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਨੂੰ ਪਕੜ ਕੇ ਮੰਗਾਇਆ ਆਪਣੇ ਘਰੇ। ਧਾਏ ਧਾਏ ਹਿਤ ਹੇਰ ਨੇ, ਕਹਿੰਦੇ ਦੌੜ ਦੌੜ ਕੇ ਵੇਖਣ ਵਾਸਤੇ ਸੰਗ ਚੱਲੇ ਸਭ ਜਾਰੇ। ਕਹਿੰਦੇ ਲੋਕ ਵੀ ਨਾਲ ਹੀ ਜੱਥਾ ਬੰਨ ਕੇ ਤਾਤਾ ਲਾ ਕੇ ਚਲੇ ਆਉਂਦੇ। ਚੌਪਈ ਜਾਏ ਮਲਕ ਢਿੱਗ ਬਚਨ ਅਲਾਇਓ, ਇੱਧਰ ਗੁਰੂ ਮਹਾਰਾਜ ਨੇ ਮਲਕ ਭਾਗੋ ਕੋਲ ਜਾ ਕੇ ਬਚਨ ਕਿਹਾ। ਆਬ ਨਾਨਕ ਤੁਮਰੇ ਪਹਿ ਆਇਓ, ਬ੍ਰਹਮਣ ਨੇ ਕਿਹਾ ਵੀ ਦੇਖ ਲੋ ਮਲਕ ਭਾਗੋ ਜੀ ਆ ਗੁਰੂ ਨਾਨਕ ਸਾਹਿਬ ਤੁਹਾਡੇ ਕੋਲ ਆ ਗਏ। ਮਲਕ ਕਹਿ ਆਨਹ ਮਮ ਪਾਸਾ, ਮਲਕ ਭਾਗੋ ਕਹਿਣ ਲੱਗਾ ਵੀ ਜਿੱਥੇ ਹੁਣ ਮੈਂ ਇੱਥੇ ਬੈਠਣਾ ਇੱਥੇ ਨੇੜੇ ਹੀ ਲਿਆਓ ਉਹਨਾਂ ਨੂੰ। ਸ੍ਰੀ ਗੁਰ ਅੰਤਰ ਗਏ ਅਵਾਸਾ, ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਘਰ ਅੰਦਰ ਬੈਠਣ ਬਾਂਠਣ ਕੇ ਉੱਥੇ ਚਲੇ ਗਏ। ਕਹਿਓ ਜਾਏ ਮੁਝ ਕਿਉਂ ਬੁਲਵਾਇਓ, ਮਹਾਰਾਜ ਨੇ ਜਾਂਦਿਆਂ ਸਾਰ ਕਿਹਾ ਮਲਕ ਭਾਗੋ ਸਾਨੂੰ ਕਿਉਂ ਸਦਵਾਇਆ ਬੁਲਵਾਇਆ, ਬਾਰ ਬਾਰ ਨਿਜ ਮਨ ਜੋ ਪਠਾਇਓ, ਮੁੜ ਮੁੜ ਕੇ ਸਾਡੇ ਕੋਲ ਕਿਉਂ ਮਨੁੱਖ ਜੇ ਤੂੰ ਭੇਜੇ ਹੋਏ। ਕੌਣ ਕਾਜ ਤੇਰੋ ਮਮ ਸੰਗਾ, ਸਾਡੇ ਨਾਲ ਭਲਾ ਤੇਰਾ ਕੀ ਕੰਮ ਕਾਜ ਹੈਗਾ। ਭੇਜਹ ਆਇਸ ਹੋਏ ਨਿਸੰਗਾ, ਨਿਡਰ ਹੋ ਕੇ ਆਗਿਆ ਜੀ ਕਰ ਕਰਕੇ ਸਾਡੇ ਉੱਪਰ ਕੋਲ ਭੇਜਦਾ ਤੂੰ। ਸੁਣ ਕਰ ਭਾਗੋ ਬਚਨ ਅਲਾਇਓ, ਮਹਾਰਾਜ ਤੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਮਲਕ ਭਾਗੋ ਨੇ ਕਿਹਾ, ਬ੍ਰਹਮ ਭੋਜ ਮਮ ਕਿਉਂ ਨਹ ਆਇਓ, ਅੱਜ ਮੇਰੇ ਘਰੇ ਬ੍ਰਹਮ ਭੋਜ ਹੋ ਰਿਹਾ ਆਪਦੇ ਨਾਂ ਤੇ ਭੋਜਣਾ ਤੁਸੀਂ ਕਿਉਂ ਨੀ ਛਕਣਾ ਏ ਬਈ। ਦਿਜਨੈ ਤੁਜੈ ਅਮੰਤੂ ਦੀਨੋ, ਸਵੇਰੇ ਆ ਬ੍ਰਹਮਣ ਨੇ ਤੁਹਾਨੂੰ ਕਹਿੰਦੇ ਐਨ ਉੱਚੀ ਬੋਲ ਕੇ ਨਿਉਂਦਾ ਦਿੱਤਾ ਸੀ। ਆਨ ਆਹਾਰ ਨ ਖਾਵਨ ਕੀਨੋ, ਅੱਜ ਮੇਰੇ ਘਰ ਦੇ ਵਿੱਚ ਆ ਕੇ ਭੋਜਨ ਕਿਉਂ ਨੀ ਵੀ ਛਕਣਾ ਕੀਤਾ ਹੈ। ਬ੍ਰਹਮ ਭੋਜ ਕੋ ਦੋਖੂ ਕਵਨਾ, ਮੇਰੇ ਬ੍ਰਹਮ ਭੋਜ ਦੇ ਵਿੱਚ ਕੀ ਭਲਾ ਕੋਈ ਨੁਕਸ਼ ਹੈ ਸੀ। ਜੇ ਪਿਖ ਨਹਿ ਆਵਾ ਮੁਝ ਭਵਨਾ, ਇਹਨੂੰ ਨੁਕਸ਼ ਨੂੰ ਤੂੰ ਦੇਖ ਕੇ ਮੇਰੇ ਘਰੇ ਭੋਜਨ ਨਹੀਂ ਛਕਣਾ ਆ। ਹਮ ਫਕੀਰ ਸਭ ਤੇ ਸੋ ਬਿਦਾਵੈ, ਮਹਾਰਾਜ ਕਹਿੰਦੇ ਅਸੀਂ ਤਾਂ ਰੱਬ ਦੇ ਫਕੀਰ ਹਾਂ ਸਾਰੇ ਦਾਵਿਆਂ ਤੋਂ ਰਹਿ ਤਾਂ। ਜਹ ਗੁਜਰੈ ਤਹ ਹੀ ਗੁਜਰਾਵੈ, ਜਿੱਥੇ ਸਮਾਂ ਗੁਜਰਦਾ ਲੰਘਦਾ ਉੱਥੇ ਬੈਠ ਕੇ ਗੁਜ਼ਾਰ ਦਿੰਦੇ ਹਾਂ, ਸਾਡਾ ਕਿਸੇ ਨਾਲ ਦਾਵਾ ਨਹੀਂ ਧੜਾ ਪੱਖ ਨਹੀਂ ਹੈ। ਦੋਹਰਾ ਜਹਾ ਬਣੀ ਅਚਵੀ ਤਹੀ, ਜਿੱਥੇ ਕਹਿੰਦੇ ਰੁਖੀ ਸੁਖੀ ਬਣ ਗਈ ਉੱਥੇ ਕਹਿੰਦੇ ਸ਼ੱਕ ਜਕਾ ਲਈ। ਲਾਲਚ ਅਚਬਨ ਨਾ, ਕਿਉਂਕਿ ਸਾਨੂੰ ਵੀ ਚੰਗਾ ਵਧੀਆ ਚੋਖਾ ਬਣਿਆ ਮਾਲ ਪੂਰੀ ਬਣੇ ਇਹੋ ਜਿਹਾ ਸ਼ਗਨ ਦਾ ਤਾਂ ਕੋਈ ਲਾਲਚ ਹੈ ਨੀ। ਜੈਸੇ ਦੇਵ ਹਿਆਨ ਕੋ, ਇਹੋ ਜਿਹਾ ਕਹਿੰਦੇ ਕੋਈ ਰੁੱਖਾ ਮਿੱਸਾ ਲਿਆ ਕੇ ਸਾਨੂੰ ਦੇ ਦਿੰਦਾ ਹੈ। ਉਰ ਕਰ ਹਰਖ ਸੁਖਾ, ਹੋਏ ਜਾ ਹਿਰਦੇ ਵਿੱਚ ਅਸੀਂ ਖੁਸ਼ ਹੋ ਕੇ ਸ਼ੱਕ ਛਕਾ ਲੈਨੇ ਆ। ਚੌਪਈ ਸੁਣ ਕਰ ਮਲਕ ਕਹਿ ਰਿਸ ਬੈਨ, ਸਵੇਰੇ ਮਹਾਰਾਜ ਦੇ ਬਰਸਨ ਸੁਣ ਕੇ ਗੁੱਸੇ ਵਿੱਚ ਆ ਕੇ ਮਲਕ ਭਾਗੋ ਫਿਰ ਕਹਿਣ ਲੱਗਿਆ, ਭਾਵੇ ਪ੍ਰੀਤ ਹਿਰਦੇ ਤੁਝ ਪੈ ਨਾ, ਜੇ ਤੂੰ ਉਲਟੀ ਰੀਤੀ ਵਾਲਾ ਹੋ ਗਿਆ ਤੈਨੂੰ ਹਿਰਦੇ ਵਿੱਚ ਕੋਈ ਡਰ ਪੈ ਨੀ ਕਿਸੇ ਦਾ। ਸੁਣੀ ਹਮ ਹੈ ਤਾਵ ਖਤਰੀ ਗਾਤਾ, ਮੈਂ ਤਾਂ ਬ੍ਰਹਮਣ ਤੋਂ ਸੁਣਿਆ ਵੀ ਤੁਹਾਡਾ ਜਿਹੜਾ ਸਰੀਰ ਹੈ ਖਤਰੀ ਜਾਤ ਵਿੱਚੋਂ ਹੈ। ਸੂਦਰਾਂ ਸਾਧਨ ਅਸਨ ਨਿਤ ਖਾਤਾ, ਮੈਂ ਸੁਣਿਆ ਵੀ ਸੂਦਰਾਂ ਦੇ ਘਰ ਦਾ ਤੂੰ ਰੋਜ਼ ਪੱਕਿਆ ਭੋਜਨ ਖਾਂਦਾ। ਤਪਾ ਰਖਾਇਓ ਆਖਿਆ ਤੋਹੀ, ਤੈਨੇ ਆਪਣਾ ਨਾਮ ਕਹਿੰਦੇ ਨਾਨਕ ਤਾਗਾ ਰਖਵਾਇਆ ਹੋਇਆ ਹੈ। ਦੇਖਤ ਹੀਰਸ ਉਪਜਹ ਮੋਹੀ। ਜੋ ਗੁਰੂ ਨਾਨਕ ਤੈਨੂੰ ਦੇਖ ਦੇਖ ਕੇ ਮੈਨੂੰ ਗੁੱਸਾ ਪੈਦਾ ਹੁੰਦਾ ਹੈ। ਬ੍ਰਹਮ ਭੋਜ ਕੋ ਨਾਮ ਰਖੇਈ। ਜਿਹੜਾ ਮੇਰਾ ਬ੍ਰਹਮ ਭੋਜ ਸੀ ਉਹਦੇ ਵਿੱਚ ਤੂੰ ਨੁਕਸ ਕੱਢੀ ਜਾਨਾ, ਦੋਸ਼ ਕੱਢਦਾ ਹੈ। ਅੰਨ ਪਾਕ ਘਰ ਨੀਚ ਅਚੇਈ। ਜਿਹੜਾ ਪੱਕਿਆ ਹੋਇਆ ਅੰਨ ਨੀਚਾਂ ਦੇ ਘਰੇ ਜਾ ਕੇ ਖਾਨਾ ਤੂੰ। ਰਹੇ ਬੁਲਾਇਨ ਹਮ ਘਰ ਆਵਾ। ਦੇਖੋ ਬ੍ਰਹਮਣ ਨੇ ਸਵੇਰੇ ਨਿਉਂਦਾ ਦੇ ਕੇ ਬੁਲਾਇਆ ਸੀ, ਮੇਰੇ ਘਰੇ ਤੂੰ ਆਇਆ ਹੀ ਨਹੀਂ। ਕਿਹ ਕੋ ਕਹਿਣ ਨ ਮਨ ਮਹਿ ਲਿਆਵਾ। ਇਹਦਾ ਕਿਹਾ ਹੈ ਤੂੰ ਮਨ ਵਿੱਚ ਲਿਆਂਦਾ ਹੀ ਨਹੀਂ। ਤਿਜ ਖਤਰੀ ਬੈਸਨ ਸਭ ਖਾਇਓ। ਦੇਖੋ ਗੁਰੂ ਨਾਨਕ ਤੇ ਕੇ ਬ੍ਰਹਮਣਾਂ ਨੇ ਮੇਰੇ ਘਰੇ ਛਕਿਆ, ਖਤਰੀਆਂ ਨੇ ਬੈਸਾਂ ਨੇ ਛਕਿਆ। ਸੋਨ ਹੈ ਇਹ ਕੇ ਹਿਰਦੇ ਪਾਇਓ। ਦੂਜਿਆਂ ਨੂੰ ਇਸ਼ਾਰਾ ਜਿਹਾ ਕਰਕੇ ਕਹਿੰਦਾ ਦੇਖੋ ਇਹ ਗੁਰੂ ਨਾਨਕ ਨੂੰ ਮੇਰੇ ਘਰ ਦਾ ਭੋਜਨ ਚੰਗਾ ਨਹੀਂ ਲੱਗਿਆ। ਦੋਹਰਾ ਸੁਣ ਸਰੋਨਨ ਸ੍ਰੀ ਗੁਰ ਭਨ। ਗੁਰੂ ਮਹਾਰਾਜ ਮਲਕ ਭਾਗਵਤ ਸੁਣ ਕੇ ਕੰਨਾਂ ਇਉਂ ਕਹਿਣ ਲੱਗੇ ਅਨਹ ਅਬ ਹੈ ਆਹਾਰ। ਵੀ ਜਿਹੜਾ ਤੂੰ ਵਧੀਆ ਭੋਜਨ ਬ੍ਰਹਮ ਭੋਜ ਲਿਆਂਦਾ ਉਹ ਲਿਆ ਖਾਂ ਸਾਡੇ ਕੋਲ। ਬ੍ਰਹਮ ਭੋਜ ਮਹਿ ਜੋ ਕਰਿਓ। ਜਿਹੜਾ ਤੂੰ ਬ੍ਰਹਮ ਦੇ ਰੱਬ ਦੇ ਨਾਂ ਤੇ ਭੋਜਨ ਜਾਂ ਤਿਆਰ ਕੀਤਾ ਹੈ। ਰਹੇ ਨ ਚਾਹੇ ਤੁਮਾਰ। ਹਾਂ ਤੇਰੇ ਹਿਰਦੇ ਵਿੱਚ ਕੋਈ ਚਾਹਨਾ ਜਾਂ ਨਾ ਬਣੇ, ਤੇਰੇ ਅੰਦਰ ਭੁਲੇਖਾ ਜਾਂ ਨਾ ਬਣੇ, ਵੀ ਬ੍ਰਹਮ ਭੋਜ ਹੈ ਕਿ ਲਹੂ ਭੋਜ ਹੈ। ਚੌਪਈ ਤੇਹੇ ਸੋ ਕਹਿ ਲਾਲੋ ਸੋ ਪਾਖਾ। ਮਲਕ ਭਾਗੋ ਨੂੰ ਕਹਿੰਦੇ ਵੀ ਤੂੰ ਵੀ ਲਿਆ ਆਪਣਾ ਬਣਾਇਆ ਵਧੀਆ ਭੋਜਨ, ਉਹਨੂੰ ਬਾਅਦ ਭਾਈ ਲਾਲੋ ਜੀ ਨੂੰ ਬਚਨ ਕਿਹਾ। ਆਨਹ ਅਸਨ ਹੋਏ ਕੁਛ ਰਾਖਾ। ਕਹਿੰਦੇ ਵੀ ਜਿਹੜਾ ਛਕਣ ਤੋਂ ਬਗੈਰ ਕੋਈ ਥੋੜਾ ਬਹੁਤਾ ਬਚਿਆ ਕੁਛ ਹੋਵੇ ਟੁਕੜਾ ਜਾ, ਉਹ ਲਿਆ ਤੂੰ ਚੁੱਕ ਕੇ। ਲਾਲੋ ਨਿਜ ਘਰ ਆਵਾ ਦੌਰਾ। ਮਹਾਰਾਜ ਦਾ ਬਚਨ ਮੰਨ ਕੇ ਭਾਈ ਲਾਲੋ ਜੀ ਆਪਣੇ ਘਰ ਨੂੰ ਦੌੜ ਕੇ ਆਇਆ। ਲੀਨ ਕੋਦਰੇ ਕੋ ਟੁਕ ਟੋਰਾ। ਕਹਿੰਦੇ ਟੋੜ ਕੇ ਉਹ ਬਾਜਰੇ ਦਾ ਜਿਹੜਾ ਕੋ ਟੁਕੜਾ ਜਾ ਲੈ ਲਿਆ ਪ੍ਰਸ਼ਾਦੇ ਦਾ। ਮਲਕ ਅਸਨ ਸਨਿਗਧ ਮੰਗਾਵਾ। ਇਧਰ ਮਲਕ ਭਾਗੋ ਨੇ ਘਿਓ ਨਾਲ ਜਿਹੜੇ ਲਿਬੜੇ ਇੱਥੇ ਲਿਆਏ ਮਰਾਏ ਮਾਲ ਪੂੜੇ ਜੇ। ਬ੍ਰਹਮ ਭੋਜ ਮਹਿ ਜੋ ਕਰ ਵਾਵਾ। ਜਿਹੜਾ ਰਾਮ ਬ੍ਰਹਮ ਦੇ ਨਾਂ ਤੇ ਆਪਣੇ ਘਰੇ ਭੋਜਨ ਤਿਆਰ ਕਰਵਾਇਆ ਸੀ। ਪੂਪ ਪੂਰ ਕਾ ਬਹਰ ਤਿਹਾਵਲ। ਪਹਿਲਾਂ ਪੂੜੀਆਂ ਫਿਰ ਪੂੜੇ ਨਾਲ ਤਿੰਨ ਵੇਲ ਦਾ ਪ੍ਰਸ਼ਾਦ। ਬਿਬਦ ਆਹਾਰ ਮੰਗਾਏ ਉਤਾਵਲ। ਛੇਤੀ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਮੰਗਵਾਏ ਮਹਾਰਾਜ ਕੋਲ। ਆਗੇ ਸ੍ਰੀ ਨਾਨਕ ਕੇ ਰਾਖੇ। ਸਾਰੇ ਜਿਹੜੇ ਭੋਜਨ ਬਣਾ ਸਵਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖ ਦੇ। ਖਾਹ ਚਾਹ ਸੋ ਇਉਂ ਮੁਖ ਭਾਖੇ। ਮੁਖੋਂ ਮਲਕ ਭਾਗਿਓਂ ਕਹਿਣ ਲੱਗਿਆ ਜਿਹੜੀ ਚਾਹਨਾ ਹੈ ਜਿਹਨੂੰ ਜੀ ਕਰਦਾ ਉਹ ਖਾ ਲੈ ਤੂੰ। ਲਾਲੋ ਕੀ ਦਿਸ਼ ਦੇਖ ਦਿਆਲਾ। ਉਧਰ ਗੁਰੂ ਮਹਾਰਾਜ ਭਾਈ ਲਾਲੋ ਦੀ ਤਰਫ ਤੱਕਦੇ ਆ ਵੀ ਕੁਝ ਲੈ ਕੇ ਆਇਆ ਹੈ। ਲੀਨ ਕੋਦਰੇ ਟੁਕ ਤਤ ਕਾਲਾ। ਉਹ ਜਿਹੜਾ ਬਾਜਰੇ ਦਾ ਟੁਕੜਾ ਜਾਂ ਬਾਜਰੇ ਦਾ ਪ੍ਰਸ਼ਾਦਾ ਸੀ ਉਹ ਮਹਾਰਾਜ ਨੇ ਲੈ ਲਿਆ ਹੈ। ਦੋਹਰਾ ਬਾਵੇਂ ਕਰ ਮਹਿ ਪੂਪ ਲੈ। ਜਿਹੜੇ ਮਾਲਕ ਭਾਗੋ ਦੇ ਮਾਲ ਪੂੜੇ ਉਹਦਾ ਖੱਬੇ ਜੇ ਹੱਥ ਵਿੱਚ ਫੜ ਲੈ ਨਰਾਦਰ ਵਾਸਤੇ। ਦਾਹਨ ਟੁਕੜਾ ਧਾਰ। ਹੱਕ ਸਕਦੀ ਕਮਾਈ ਦਾ ਉਹ ਟੁਕੜਾ ਜਾਂ ਬਾਜਰੇ ਦੀ ਰੋਟੀ ਉਹ ਸਜੇ ਹੱਥ ਲਿਆ ਸਤਿਕਾਰ ਵਜੋਂ। ਹੱਥ ਚ ਭੀੜੇ ਜੁਗਲ ਜਬ। ਦੋਵੇਂ ਹੱਥਾਂ ਨੂੰ ਮਹਾਰਾਜ ਨੇ ਕਹਿੰਦੇ ਉਹਨੇ ਭੀੜਿਆ ਹੈ, ਦਬਿਆ ਹੈ, ਘੁੱਟਿਆ ਹੈ। ਹੇਰਤ ਲੋਕ ਅਪਾਰ। ਬੇਅੰਤ ਲੋਕ ਖੜੋਤੇ ਦੇਖ ਰਹੇ। ਚੌਪਈ ਦੂਹੋਂ ਹੱਥ ਤੇ ਨਿਕਸੀ ਧਾਰਾ। ਹੱਥ ਜੇ ਘੁੱਟੇ ਹੈ ਨਾ, ਦੋਵਾਂ ਹੱਥਾਂ ਵਿੱਚੋਂ ਕਹਿੰਦੇ ਦੋ ਤਰ੍ਹਾਂ ਦੀਆਂ ਧਾਰਾਂ ਚੱਲੀਆਂ। ਬਹੁਤ ਲੋਕਾਂ ਕੀ ਸਭਾ ਮਜਾਰਾ। ਇੱਥੇ ਬਹੁਤ ਲੋਕਾਂ ਦੀ ਤਕੜੀ ਸਭਾ ਲੱਗੀ ਹੋਈ। ਇੱਕ ਤੇ ਦੁੱਧ ਰਕਤ ਇੱਕ ਨਿਸਰੀ। ਇੱਕ ਦੇ ਵਿੱਚੋਂ ਦੁੱਧ ਦੀਆਂ ਧਾਰਾਂ ਚੱਲ ਪਈਆਂ, ਇਹਦੇ ਵਿੱਚੋਂ ਕਹਿੰਦੇ ਲਹੂ ਦੀ ਧਾਰ ਨਿਕਲ ਪਈ। ਗੰਗ ਸੁਰਸਤੀ ਸੀ ਤੇ ਪਸਰੀ। ਕਹਿੰਦੇ ਉੱਥੇ ਗੰਗਾ ਤੇ ਮਾਨੋ ਸੁਰਸਤੀ ਕਹਿੰਦੇ ਫੈਲ ਗਈ ਹੈ। ਸੁਰਸਤੀ ਦਾ ਲਾਲ ਪਾਣੀ ਹੁੰਦਾ, ਗੰਗਾ ਦਾ ਚਿੱਟਾ ਹੁੰਦਾ ਹੈ। ਇਸ ਤਰ੍ਹਾਂ ਇੱਕ ਦੁੱਧ ਦੀ ਧਾਰਾ ਹੈ, ਉਹ ਗੰਗਾ ਦਾ ਜਲ ਨਿਕਲ ਪਿਆ ਹੈ। ਸੁਰਸਤੀ ਦੀ ਧਾਰਾ ਹੈ, ਖੂਨ ਨਿਕਲ ਰਿਹਾ ਹੈ। ਇੱਕ ਦਿਸ਼ ਦੂਧ ਪਰਤ ਧਰਮ ਆਹੀ, ਇੱਕ ਤਰਫ ਤਾਂ ਕਹਿੰਦੇ ਧਰਤੀ ਤੇ ਦੁੱਧ ਦੀ ਧਾਰਾ ਪੈ ਕੇ ਡਿੱਗ ਰਹੀ ਹੈ, ਇੱਕ ਦਿਸ਼ ਸਰੋਣਤ ਨਿਜਰਤ ਤਾਹੀ, ਇੱਕ ਤਰਫ ਕਹਿੰਦੇ ਇਸ ਤਰ੍ਹਾਂ ਪੂਰਿਆਂ ਦੇ ਵਿੱਚੋਂ ਲਹੂ ਨਿਕਲ ਕੇ ਧਰਤੀ ਤੇ ਪੈ ਰਿਹਾ ਡਿੱਗ ਰਿਹਾ ਹੈ। ਹੱਥ ਚ ਭੀਟ ਹੈ ਸ੍ਰੀ ਗੁਰ ਜਿਉਂ ਜਿਉਂ, ਗੁਰੂ ਮਹਾਰਾਜ ਆਪਣੇ ਹੱਥ ਨੂੰ ਕਹਿੰਦੇ ਘੁੱਟ ਰਹੇ ਹਨ। ਨਿਕ ਸਹ ਤਿੰਨ ਤੇ ਅੱਧ ਕਹਿ ਤਿਉਂ ਤਿਉਂ, ਤਿਵੇਂ ਤਿਵੇਂ ਵੱਧ ਤੋਂ ਵੱਧ ਦੁੱਧ ਤੇ ਲਹੂ ਨਿਕਲਦਾ ਦੋਹੇ ਪਾਸੇ ਤੋਂ। ਚਕ੍ਰਿਤ ਭਏ ਸਭਾ ਨਰ ਸਾਰੇ, ਉੱਥੇ ਸਭਾ ਵਿੱਚ ਲੋਕ ਖੜੋਤੇ ਸਾਰੇ ਹੈਰਾਨ ਜੇ ਹੋ ਗਏ। ਇਹ ਅਚਰਜ ਕਬ ਨਹੀਂ ਨਿਹਾਰੇ, ਅਚਰਜ ਤਰ੍ਹਾਂ ਦਾ ਵੀ ਕੌਤਕ ਜਾ ਕਿਤੇ ਦੇਖਿਆ ਹੀ ਨੀ ਜ਼ਿੰਦਗੀ ਵਿੱਚ। ਅਸਨ ਵਿਖੈ ਤੇ ਰਕਤ ਨਿਕਾਸਾ, ਵੀ ਜਿਹੜਾ ਮਲਕ ਭਾਗੋ ਦੇ ਮਾਲ ਪੂਰਿਆਂ ਦਾ ਭੋਜਨ ਉੱਥੇ ਵਿੱਚੋਂ ਲਹੂ ਕੱਢ ਦਿਖਾਇਆ ਇਹਨਾਂ ਨੇ। ਕਿਨੋ ਇੱਕ ਤੇ ਦੁੱਧ ਪ੍ਰਕਾਸ਼ਾ, ਜਿਹੜਾ ਬਾਜਰੇ ਦਾ ਪ੍ਰਸ਼ਾਦਾ ਸੀ ਇਹਦੇ ਵਿੱਚੋਂ ਕਹਿੰਦੇ ਦੁੱਧ ਜਿਹੜਾ ਕੱਢ ਮੈਂ ਦਿੱਤਾ ਹੈ। ਦੋਹਰਾ ਭੀਰ ਭੂਰ ਭੌ ਨੰਗ ਭਰਿਓ, ਮਲਕ ਭਾਗੇ ਦੇ ਘਰ ਦੇ ਵਿੱਚ ਬੜੀ ਤੀਰ ਨਾਲ ਕਹਿੰਦੇ ਘਰ ਭਰਿਆ ਪਿਆ ਸੀ। ਹੇਰਤ ਅਚਰਜ ਬਾਤ, ਅਚਰਜੀ ਗੱਲ ਵੇਖ ਵੇਖ ਕੇ ਸਾਰੇ ਕੋਵਿਦ ਸਮਝ ਨ ਆਵਈ, ਕਿਸੇ ਤਰ੍ਹਾਂ ਦੀ ਕਿਸੇ ਦੇ ਮਨ ਵਿੱਚ ਸਮਝ ਨਹੀਂ ਆਉਂਦੀ ਵੀ ਇਹ ਕੀ ਗੱਲ ਹੈ। ਤੀਸਤ ਹੈ ਬਖਿਆਤ, ਕਹਿੰਦੇ ਇੱਕ ਪਿੱਛੋਂ ਲਹੂ ਨਿਕਲੀਆਂ ਤਾਰਾਂ, ਇੱਕ ਦੁੱਧ ਦੀਆਂ ਤਾਰਾਂ ਮਿਲੀਆਂ, ਸਮਝ ਕਿਸੇ ਨੂੰ ਆਉਂਦੀ ਵੀ ਇਹ ਕੀ ਹੋ ਰਿਹਾ ਹੈ। ਚੌਪਈ ਸ੍ਰੀ ਗੁਰ ਧਰਮ ਮੂਲ ਸੋ ਸਾਨੀ, ਗੁਰੂ ਮਹਾਰਾਜ ਧਰਮ ਦੇ ਮੁੱਢ ਹੈ ਤੇ ਇਸ ਤਰ੍ਹਾਂ ਧਰਮ ਦੇ ਵਿੱਚ ਨਾਲ ਮਿਲੀ ਹੋਈ ਜਿਹੜੀ ਗੱਲਬਾਤ ਹੈ। ਬੋਲੇ ਪਰਮ ਮਨੋਹਰ ਬਾਣੀ, ਆਪਣੇ ਮਨ ਤੋਂ ਮਨ ਨੂੰ ਚਰਾਉਣ ਵਾਲੀ ਸੁੰਦਰ ਬਾਣੀ ਬੋਲੇ। ਬਹੁਤ ਨਰਨ ਕੋ ਸ੍ਰੋਣਤ ਲੀਨਾ, ਮਹਾਰਾਜ ਕਹਿੰਦੇ ਮਨ ਭਾਗੋ ਸੁਣ ਲੈ ਬਹੁਤ ਲੋਕਾਂ ਦਾ, ਕਹਿੰਦੇ ਤੂੰ ਜਿਹੜਾ ਇਹ ਸ੍ਰੋਣਤ ਲਹੂ ਲਿਆ, ਕਹਿੰਦੇ ਆ ਜਿਹੜੀ ਲੋਕਾਂ ਦੀਆਂ ਦਿਹਾੜੀਆਂ ਮਾਰੀਆਂ ਲਹੂ ਪੀਤਾ ਤੈਨੇ, ਤੇਹ ਕੋ ਬ੍ਰਹਮ ਭੋਜ ਤੈ ਕੀਨਾ, ਲਹੂ ਇਕੱਠਾ ਕਰਕੇ ਲੋਕਾਂ ਦੀਆਂ ਦਿਹਾੜੀਆਂ, ਹੁਣ ਤੂੰ ਕਹਿੰਦੇ ਦੇ ਬ੍ਰਹਮ ਭੋਜ ਤਿਆਰ ਕੀਤਾ ਕਰੇ। ਇਹ ਕੇ ਅਚਵਤ ਪੁੰਨ ਪਲਾਈ, ਜਿਹੜਾ ਗਰੀਬਾਂ ਦਾ ਲਹੂ ਨਿਚੋੜਿਆ ਇਹਨਾਂ ਦੀਆਂ ਦਿਹਾੜੀਆਂ ਮਾਰੀਆਂ, ਇਹਦਾ ਤੂੰ ਜਿਹੜਾ ਕੋਈ ਕਹਿੰਦੇ ਇਹਦਾ ਬਣਿਆ ਭੋਜਨ ਸ਼ਕਲ ਹੋਊਗਾ ਉਹਦੇ ਪੁੰਨ ਸਾਰੇ ਨਾਸ ਹੋ, ਪੁੰਨ ਤੋਂ ਰਹਿਤ ਹੋ ਜਾਊ ਮਨੁੱਖ। ਕਲ ਮਲ ਸੋ ਧਨ ਕੀਏ ਇਕਠਾ, ਕਿਉਂਕਿ ਪਾਪਾਂ ਕਰਨ ਦੇ ਨਾਲ ਤੂੰ ਇੱਕ ਜਗ੍ਹਾ ਇਹ ਧਨ ਇਕੱਠਾ ਕੀਤਾ ਹੈ। ਸੁਣ ਹੋ ਮਲਕ ਜਿਹ ਕੋ ਸੁਧ ਨਾਹੀ, ਮਹਾਰਾਜ ਕਹਿੰਦੇ ਮਲਕ ਭਾਗੋ ਸੁਣ ਲਾ ਜਿਹਨੂੰ ਤਾਂ ਖਬਰਸਾਰ ਹੈ ਨਹੀਂ ਹੈ। ਸੋ ਇਹ ਸ੍ਰੋਣਤ ਹਿਤ ਕਰ ਖਾਹੀ, ਤਾਂ ਤੇਰੇ ਜਿਹੜੇ ਮਾਲ ਪੂਰੀ ਜੇ ਕਚੋਰੀਆਂ ਜੀਆਂ ਦੇਖ ਕੇ ਕਹਿੰਦੇ ਹਿਤ ਨਾਲ ਪ੍ਰੇਮ ਨਾਲ ਖਾਊਗਾ ਮੌਜ ਨਾਲ। ਤਪਿਆਨ ਤਪ ਛੀਜਾ ਹੈ ਇਹ ਖਾਏ, ਜਿਹੜਾ ਕਹਿੰਦੇ ਪਾਪਾਂ ਦੀ ਕਮਾਈ ਦਾ ਬਣਿਆ ਤੇਰਾ ਬ੍ਰਹਮ ਭੋਜ ਹੈ, ਜਿਹੜਾ ਖਾਊਗਾ ਤਪੀਆਂ ਦਾ ਤਪ ਨਾਸ ਕਰਕੇ ਰੱਖ ਦਊਗਾ। ਧਿਆਨੀ ਧਿਆਨ ਨਾ ਲੱਗ ਹੈ ਲਵਾਏ, ਜੇ ਕੋਈ ਧਿਆਨ ਲਾਉਣ ਵਾਲਾ ਕਹਿੰਦੇ ਸ਼ਗਲੂ ਦਾ ਮੁੜ ਕੇ ਰੱਬ ਵਿੱਚ ਧਿਆਨ ਨੀ ਲੱਗੇਗਾ। ਖਾਵਤ ਮਨ ਕੋ ਕਰਤ ਮਲੀਨਾ, ਤੇਰਾ ਜਿਹੜਾ ਬ੍ਰਹਮ ਭੋਜ ਲਹੂ ਭੋਜ ਹੈ ਖਾਂਦਿਆਂ ਸਾਰ ਮਨ ਨੂੰ ਮੈਲਾ ਕਰ ਦਊਗਾ। ਹਰ ਜਸ ਰੰਗ ਨਾ ਚੜ ਉਸ ਪੁਰਸ਼ ਨੂੰ ਜਿਹੜਾ ਵਾਹਿਗੁਰੂ ਦਾ ਜਸ ਕਰਨ ਰੂਪੀ ਨਵਾਂ ਰੰਗ ਨਹੀਂ ਚੜੇਗਾ। ਦੋਹਰਾ ਸੁਧ ਜਿਨ ਕੇ ਹਿਰਦੇ ਵਿਖੇ, ਉਹ ਮਲਕ ਭਾਗੋ ਜਿਹਦੇ ਹਿਰਦੇ ਵਿੱਚ ਸਾਰੀ ਖਬਰਸਾਰ ਹੈ। ਸੋ ਕਿਉਂ ਸ੍ਰੋਣਤ ਪੀ, ਮਾਲ ਪੂਰੀਆਂ ਨੂੰ ਦੇਖ ਕੇ ਕਿਉਂ ਲਹੂ ਪੀਣ ਬਈ, ਪੁੰਨਹੀਨ ਨਿਜ ਕਿਉਂ ਕਰ, ਆਪਣੇ ਆਪ ਨੂੰ ਪੁੰਨਾ ਤੋਂ ਰਹਿਤ ਕਿਵੇਂ ਕਰਨ ਹੈ। ਸਮਝ ਦੇਖੀਏ ਹੀ, ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਸਮਝ ਕੇ ਦੇਖ ਲਾ। ਚੌਪਈ ਅਸਨ ਬਿਲੋ ਕਹੋ ਸੂਦਰ ਧਾਮੂ, ਇੱਧਰ ਜਿਹੜਾ ਸੂਦਰ ਉਹਦੇ ਘਰ ਦਾ ਦੇਖ ਤੂੰ ਭੋਜਨ। ਨਿਕਸਤ ਪੈ ਜਿਹ ਤੇ ਅਬ ਰਾਮੂ, ਜਿਹੜੇ ਹੱਕ ਸੱਜ ਦੀ ਕਮਾਈ ਦੇ ਭੋਜਨ ਤੋਂ ਕਹਿੰਦੇ ਦੁੱਧ ਦੀਆਂ ਧਾਰਾਂ ਨਿਕਲ ਗਈਆਂ। ਬ੍ਰਹਮ ਭੋਜ ਹੋਵਤ ਨਿਤ ਇਨ ਕੇ, ਕਹਿੰਦੇ ਆ ਭਾਈ ਲਾਲੋ ਦੇ ਘਰ ਦੇ ਵਿੱਚ ਹਮੇਸ਼ਾ ਰੱਬ ਦੇ ਨਾਂ ਤੇ ਭੋਜਨ ਤਿਆਰ ਹੁੰਦਾ ਹੈ। ਕਰੋ ਆਹਾਰ ਸਦਨ ਹੋ ਜਿਨ ਕੇ, ਕਰਕੇ ਜਿਸਦੇ ਘਰ ਦੇ ਵਿੱਚ ਅਸੀਂ ਰੋਜ਼ ਬ੍ਰਹਮ ਭੋਜ ਛਕਦੇ ਹਾਂ। ਨਿਜ ਘਰ ਟਹਿਲ ਦਿਵਸ ਮਹਿ ਕਰਹੀ, ਇਹਨੇ ਸਾਰੇ ਦਿਨ ਵਿੱਚ ਆਪਣੇ ਹੱਥਾਂ ਨਾਲ ਕਮਾਈ ਕਰਦਾ ਕੰਮ ਕਰਦਾ ਹੈ। ਬ੍ਰਿਤ ਨਕਲ ਮਲ ਕੀ ਔਰ ਧਰਹੀ, ਕਹਿੰਦੇ ਕੋਈ ਵੀ ਪਾਪ ਵਾਲੀ ਜਿਹੜੀ ਉਪਜੀਪ ਗਾ ਉਹਦੇ ਵਿੱਚ ਨਹੀਂ ਧਰਦਾ। ਪਾਪਾਂ ਦੀ ਕਮਾਈ ਨਹੀਂ, ਬੇਈਮਾਨੀ ਦਾ ਪਾਸਾ ਨਹੀਂ ਇਹਦੇ ਕੋਲ। ਕਰ ਮਿਹਨਤ ਸੋ ਹੱਥ ਕਮਾਈ, ਆਪਣੇ ਹੱਥਾਂ ਨਾਲ ਕਹਿੰਦੇ ਮਿਹਨਤ ਕਰਕੇ ਕਮਾਈ ਕਰਕੇ, ਬਹੁਰ ਅਥਿਤ ਕੋ ਦੇ ਤਖਾਈ, ਫੇਰ ਕਹਿੰਦੇ ਲੋੜਵੰਦ ਨੂੰ ਦੇ ਕੇ ਫੇਰ ਆਪ ਛਕਦਾ ਇਹ। ਇਸ ਅਚਵੇ ਉਰ ਨਿਰਮਲ ਹੋਵੇ, ਕਹਿੰਦੇ ਜਿਹੜੀ ਹੱਕ ਸੱਚ ਦੀ ਕਮਾਈ ਦਾ ਬਣਿਆ ਭੋਜਨ ਹੈ, ਜਿਹੜਾ ਕੋਈ ਛਕੂਗਾ ਨਾ ਉਹਦੇ ਮਨ ਨੂੰ ਨਿਰਮਲ ਕਰ ਦਊਗਾ। ਜਨਮ ਜਨਮ ਮਲ ਜਲ ਸਮ ਧੋਵੇ, ਜਨਮਾਂ ਜਨਮਾਂ ਦੀ ਜਿਹੜੀ ਪਾਪਾਂ ਰੁਪੀ ਮੈਲ ਹੈ ਪਾਣੀ ਵਾਂਗੂ ਤੇ ਉਰੇ, ਜਿਹੜੀ ਹੱਕ ਸੱਚ ਦੀ ਕਮਾਈ ਇਹਨੂੰ ਪਹੁੰਚਾਉਣਾ ਵੀ ਬਹੁਤ ਔਖਾ ਹੈ। ਕਰ ਤੈਂ ਇਕੱਠੀ ਕਲਖ ਕਮਾਈ, ਜਿਵੇਂ ਉਹ ਮਹਾਂਪੁਰਸ਼ ਇੱਕ ਸਾਖੀ ਜੀ ਸੁਣਾਇਆ ਕਰਦੇ ਵੀ ਜਿਹੜਾ ਕੋਈ ਹੱਕ ਸੱਚ ਦੀ ਕਮਾਈ ਕਰਦਾ ਹੈ ਜੇ ਉਹਦਾ ਭੋਜਨ ਕੋਈ ਛਕ ਲਵੇ ਤੇ ਉਹਦੀ ਕਹਿੰਦੇ ਉਦੋਂ ਹੀ ਕਲਾ ਵਰਤ ਜਾਂਦੀ ਹੈ। ਕਿਸੇ ਨੇ ਸੰਗਤ ਵਿੱਚੋਂ ਇਹ ਸੁਣ ਲਿਆ ਵੀ ਜਿਹੜਾ ਹੱਕ ਸੱਚ ਦੀ ਸਹੀ ਕਮਾਈ ਉਹਦੇ ਭੋਜਨ ਦੇ ਵਿੱਚ ਬੜੀ ਮਹਾਨ ਮਹਾਨਤਾ ਹੁੰਦੀ ਹੈ। ਕਹਿੰਦੇ ਛਕਣ ਸਾਰੀ ਉਹਨੂੰ ਕਹਿੰਦੇ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਅਤੇ ਉਹਨੂੰ ਤਿੰਨਾਂ ਲੋਕਾਂ ਵਿੱਚ ਕੀ ਹੋ ਰਿਹਾ ਐਸਾ ਕੁਛ ਹੋਣ ਲੱਗ ਪੈਂਦਾ ਹੈ। ਇਸ ਤਰ੍ਹਾਂ ਕਹਿੰਦੇ ਸੁਣ ਸੁਣਾ ਕੇ ਕਿਸੇ ਨੇ ਖਿਆਲ ਕੀਤਾ ਵੀ ਆਪਾਂ ਜਿਹਦੇ ਘਰ ਦੀ ਹੱਕ ਸੱਚ ਦੀ ਕਮਾਈ ਹੈ ਉਹ ਭੋਜਨ ਖਾ ਕੇ ਦੇਖਣਾ ਹੈ ਵੀ ਇਹ ਕਿੰਨਾ ਕੁ ਕਲਾ ਵਰਤਦੀ ਹੈ। ਇਸ ਤਰ੍ਹਾਂ ਕਹਿੰਦੇ ਉਹ ਤੁਰ ਪਿਆ। ਜਦੋਂ ਅੱਗੇ ਨਗਰ ਆਇਆ ਤੇ ਉਹ ਪੁੱਛਣ ਲੱਗਿਆ, ਕਹਿੰਦੇ ਵੀ ਜਿਹੜਾ ਕੋਈ ਇਸ ਨਗਰ ਵਿੱਚ ਹੱਕ ਸੱਚ ਦੀ ਕਮਾਈ ਕਰਦਾ, ਮੈਂ ਨਿਯਮ ਕੀਤਾ ਉਹਦੇ ਘਰ ਦਾ ਭੋਜਨ ਛਕਣਾ ਹੈ, ਇਵੇਂ ਯਾਤਰਾ ਕਰਨੀ ਹੈ। ਉਹ ਲੋਕ ਦੱਸ ਦਿੰਦੇ ਵੀ ਫਲਾਨੇ ਦਾ ਘਰ ਵੀ ਹੈਗਾ, ਇਸ ਤਰ੍ਹਾਂ ਉਹ ਹੱਕ ਸੱਚ ਦੀ ਕਮਾਈ ਕਰਦਾ। ਉਹ ਜਲਿਆ ਜਾਂਦਾ, ਉਹਨੂੰ ਕਹਿੰਦੇ ਵੀ ਹਾਂ ਹੈ ਤਾਂ ਹੱਕ ਸੱਚ ਦੀ ਕਮਾਈ, ਪਰ ਫਿਰ ਵੀ ਮਾੜਾ ਮੋਟਾ ਇਸ ਦੇ ਵਿੱਚ ਥੋੜ੍ਹਾ ਜਿਹਾ ਡਰ ਪੈ ਹੈਗਾ ਹੈ। ਕਹਿੰਦੇ ਉਹ ਕੀ ਹੈ? ਕਹਿੰਦੇ ਵੀ ਅਸੀਂ ਜਦੋਂ ਕੋਈ ਪੌਦੇ ਬੀਜਦੇ ਹਾਂ ਨਾ, ਬੈਲ ਬੋਲ ਕਈ ਵਾਰੀ ਹੈ ਨਾਲ ਦਾ ਜਿਹੜਾ ਖੇਤ ਹੁੰਦਾ ਉੱਧਰ ਮੂੰਹ ਮੂੰਹ ਜਿਹਾ ਮਾਰ ਜਾਂਦੇ ਆ ਜਾਂ ਹਵਾ ਹਵਾ ਆਉਂਦੀ ਹੈ, ਉਦੋਂ ਉੱਧਰੋਂ ਉਹ ਡੁੱਡ ਕੇ ਇੱਧਰ ਉੱਧਰ ਸਾਡੇ ਵੀ ਕਹਿੰਦੇ ਖੇਤ 'ਚ ਆ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਥੋੜ੍ਹਾ ਬਹੁਤਾ ਕੋਈ ਹੈਗਾ ਹੈ ਹੱਕ ਸੱਚ ਦੀ ਕਮਾਈ। ਇਉਂ ਕਹਿੰਦੇ ਸੁੱਤੇ ਸਿੱਧ ਹਨੇਰੀ ਨਾਲ ਕੋਈ ਇੱਧਰ ਇੱਧਰ ਉੱਧਰ ਆ ਉਹਦੀ ਵੱਖਰੀ ਗੱਲ ਹੈ। ਕਹਿੰਦਾ ਵੀ ਫਿਰ ਤਾਂ ਪੂਰੀ ਹੱਕ ਸੱਚ ਦੀ ਕਮਾਈ ਨਹੀਂ, ਇੱਥੇ ਨਹੀਂ ਛਕਣਾ ਹੈ। ਜੋ ਉਸ ਵੇਲੇ ਕਹਿੰਦਾ ਵੀ ਹੋਰ ਦੱਸੋ, ਕਹਿੰਦੇ ਫਿਰ ਤਾਂ ਵੀ ਫਲਾਨੇ ਪਿੰਡ ਵਿੱਚ ਐਸਾ ਹੈਗਾ ਹੈ, ਉਹਦੀ ਬਿਲਕੁਲ ਸੋਨਾ ਉਹਨੇ ਹੱਕ ਸੱਚ ਦੀ ਕਮਾਈ ਹੈ। ਕਹਿੰਦੇ ਫਿਰ ਉਹਦੇ ਘਰ ਦਾ ਹੀ ਛਕਣਾ ਹੈ। ਉਹਦੇ ਚਲਿਆ ਗਿਆ, ਪੁੱਛ ਪੜਤਾਲ ਕੀਤੀ ਵੀ ਹੱਕ ਸੱਚ ਦੀ, ਕਹਿੰਦੇ ਹਾਂ 16 ਨੇ। ਕਹਿੰਦੇ ਵੀ ਕਿਵੇਂ ਹੈ? ਕਹਿੰਦੇ ਵੀ ਜਦੋਂ ਮੈਂ ਬਾਹਰ ਜਾਂਦਾ ਬੈਲਾਂ ਦੇ ਮੂੰਹ ਦੇ ਵਿੱਚ ਉਹ ਛਿਕੜੀ ਜੀ ਪਾ ਲੈਂਦਾ ਹਾਂ, ਬੰਨ ਲੈਂਦਾ, ਕਿਸੇ ਦਾ ਕੋਈ ਨਹੀਂ ਖਾਣ ਦਿੰਦਾ ਹੈ, ਅਤੇ ਜਦੋਂ ਬਹੁਣਾ ਉੱਥੇ ਉਦੋਂ ਵੀ ਮੂੰਹ ਵਿੱਚ। ਇਸ ਤਰ੍ਹਾਂ ਬਾਕੀ ਵੀ ਸਾਰਾ ਕੋਈ ਜਿਹੜਾ ਕੋਈ ਖੇਤ ਵਾਲਾ ਹੈ ਵੀ ਕਿਤੇ ਇੱਧਰ ਉੱਧਰ ਨਾ ਹੋ ਗਿਆ। ਕਹਿੰਦੇ ਜਿਹੜਾ ਨੇੜੇ ਪਾਸੇ ਅਸੀਂ ਖੇਤ ਆ ਉਹਨੂੰ ਆਪਣੇ ਵੱਲੋਂ ਕੁਝ ਨਾ ਕੁਝ ਮੈਂ ਦਾਣੇ ਦੇ ਦਿੰਦਾ ਹਾਂ ਵੀ ਇੱਧਰ ਉੱਧਰ ਹੋ ਸਕਦਾ ਵੀ ਤੂੰ ਇੱਧਰੋਂ ਲੈ ਲਾ। ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਕੋਈ ਸੁੱਤੇ ਸਿੱਧੀ ਹਨੇਰੀ ਹਨੂਰੀ ਨਾਲ ਇੱਧਰ ਉੱਧਰ ਆ ਗਿਆ ਉੱਧਰ ਮੈਂ ਕਰਿਓ ਨਾ, ਇਹ ਬਿਲਕੁਲ 16 ਨੇ ਹੱਕ ਸੱਚ ਦੀ ਕਮਾਈ ਹੈ। ਕਹਿੰਦੇ ਵੀ ਹਾਂ ਫਿਰ ਮੈਂ ਛਕਣਾ ਹੈ, ਮੈਂ ਸਾਰ ਸੰਗਤ ਵੀ ਸੁਣਿਆ ਵੀ ਹੱਕ ਸੱਚ ਦੀ ਕਮਾਈ ਵਿੱਚ ਬੜੀ ਤਾਕਤ ਹੁੰਦੀ ਹੈ। ਉਹ ਕਹਿੰਦੇ ਵੀ ਹਾਂ ਇਹ ਤਾਂ ਬਿਲਕੁਲ 16 ਨਿਕਲ, ਤੈਨੂੰ ਸੰਗਤ ਵਿੱਚੋਂ ਸੁਣਾਈ ਦਿੱਤੀ ਇਸ ਬਹੁਤ ਕਮਾਈ, ਬਹੁਤ ਇਹਦੇ ਨਾਲ ਜਪੀਆਂ ਦਾ ਤਪ ਕਰਨ ਦੀ ਲੋੜ ਨਹੀਂ ਹੈ, ਬਹੁਤ ਹੈ। ਕਹਿੰਦਾ ਫਿਰ ਮੈਂ ਛਕਣਾ ਹੈ। ਅਤੇ ਉਹ ਆਵਾਜ਼ ਜੀ ਦਿੱਤੀ ਹੈ, ਉਹਦੀ ਲੜਕੀ ਆ ਗਈ, ਕਹਿੰਦੀ ਵੀ ਇਹ ਕੋਈ ਆਇਆ ਇਹਨੇ ਹੱਕ ਹੱਕ ਦੀ ਕਮਾਈ ਦਾ ਭੋਜਨ ਛਕਣਾ, ਤੂੰ ਇਹਨੂੰ ਬਣਾ ਕੇ ਤਿਆਰ ਕਰਕੇ ਦੇ। ਉਹ ਕਹਿਣ ਲੱਗੀ ਅੱਗੇ ਕਿਤੇ ਹੱਕ ਸੱਚ ਦੀ ਕਮਾਈ ਦਾ ਛਕਿਆ ਕਿ ਪਹਿਲੇ ਦਿਨ ਛਕਣਾ ਹੈ? ਕਹਿੰਦੇ ਇਹ ਤਾਂ ਪਹਿਲੇ ਦਿਨ ਹੀ ਛਕਣਾ ਹੈ। ਕਹਿੰਦੇ ਪਚਾ ਲਏਗਾ? ਕਹਿੰਦੇ ਪਚਾਉਣ ਦਾ ਕੀ ਹੈ, ਮੈਂ ਤਾਂ ਭੁੱਖਾ ਧਿਆਇਆ, ਰੱਜ ਕੇ ਖਾਊਂਗਾ। ਕਹਿੰਦੇ ਵੇਖ ਲਾ, ਪਚਣਾ ਨਹੀਂ ਤੈਨੂੰ। ਕਹਿੰਦੇ ਤੂੰ ਮਖੌਲ ਕਰਦੀ, ਤੂੰ ਬਣਾਤਾ ਸੀ, ਮੈਂ ਛਕੂੰਗਾ। ਕਹਿੰਦੇ ਉਸ ਵੇਲੇ ਉਹਨੇ ਇੱਕ ਪ੍ਰਸ਼ਾਦਾ ਜਿਹਾ ਬਣਾਇਆ ਅਤੇ ਉਹਦੇ ਵਿੱਚੋਂ ਅੱਧਾ ਕੁ ਲਿਆ ਕੇ ਥਾਲ ਵਿੱਚ ਰੱਖਿਆ ਹੈ। ਕਹਿਣ ਲੱਗਿਆ ਇਹ ਕੀ ਬੀਬੀ ਕਰਦੀ? ਕਹਿੰਦੇ ਵੀ ਮੈਨੂੰ ਖਤਰਾ ਵੀ ਤੇਰੇ ਪੁੱਤ ਇੱਥੋਂ ਤੈਨੂੰ ਹਜ਼ਮ ਨਹੀਂ ਹੋਣਾ, ਤੈਨੂੰ ਬਚਣਾ ਨਹੀਂ। ਉਹ ਕਹਿੰਦੇ ਮੈਨੂੰ ਕਿਵੇਂ ਨਹੀਂ ਪਚਣਾ ਹੈ? ਉਹ ਕਹਿੰਦੇ ਤੂੰ ਬਸ ਆਧੀ ਰੋਟੀ ਪਚਾ ਕੇ ਦਿਖਾ, ਮੈਨੂੰ ਤਾਂ ਦੀ ਦਾ ਵੀ ਬੁਰਕੀ ਵੀ ਨਹੀਂ ਪਚਣੀ ਤੈਨੂੰ। ਜਦੋਂ ਬਸ ਇੱਕ ਬੁਰਕੀ ਜੀ ਮੂੰਹ ਜੀ ਖਾਈ ਤੇ ਹੱਕ ਸੱਚ ਦੀ ਕਮਾਈ ਸੀ ਉਹਦੀ ਕਲਾ ਵਰਤ ਗਈ, ਤੀਸਰਾ ਗਿਆਨ ਦਾ ਨੇਤਰ ਜਿਹਾ ਖੁੱਲਿਆ, ਕਹਿੰਦੇ ਪਤਾ ਲੱਗਿਆ ਵੀ ਜਹਾਜ਼ ਡੁੱਬ ਰਿਹਾ ਸਮੁੰਦਰ ਵਿੱਚ। ਲੱਗ ਗਿਆ ਉੱਥੇ ਉਹ ਬਚਾਓ ਬਚਾਓ ਬਚਾਓ ਬਚਾਓ, ਡੁੱਬ ਨਾ ਜਾਣ ਕਿਤੇ ਵਿਚਾਰੇ, ਰੱਬ ਨੂੰ ਲੱਗਿਆ ਕੰਨ, ਉਹਨੇ ਚੱਕ ਲਿਆ ਉਸ ਦੀ ਰੋਟੀ ਵੀ। ਉਹ ਕਹਿੰਦੀ ਜਾ ਤੁਰਦਾ ਬਣ ਤੇ ਤੂੰ ਨਹੀਂ, ਤੈਨੂੰ ਨਹੀਂ ਪਚਦੀ, ਬੁਰਕੀ ਵੀ ਨਹੀਂ ਪਾਈ, ਪਹਿਲਾਂ ਹੀ ਰੌਣਾ ਪੈਣਾ, ਬਾਕੀ ਅੱਧੀ ਖਾ ਕੇ ਤਾਂ ਨਹੀਂ ਕੀ ਕਰੇਗਾ ਤੂੰ, ਕੌਣਾ ਹੋ ਜਾਏ। ਇਸ ਕਰਕੇ ਹੱਕ ਸੱਚ ਦੀ ਕਮਾਈ ਵਿੱਚ ਮਹਾਨ ਕਲਾ ਹੈ, ਇਹ ਇੱਕ ਵਿਸਾਖੀ ਹੈ। ਮਹਾਰਾਜ ਕਹਿੰਦੇ ਵੀ ਇਸ ਕਰਕੇ ਵੀ ਇਹ ਹੱਕ ਸੱਚ ਦੀ ਕਮਾਈ ਹੈ ਭਾਈ ਲਾਲੋ ਦੀ, ਅਸੀਂ ਛਕ ਰਹੇ ਇਹਦੇ ਨਾਲ, ਛਕਣ ਵਾਲੇ ਦੇ ਜਿੰਨੇ ਜਨਮਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ, ਤੇਰੇ ਘਰ ਦੇ ਮਾਲ ਪੂੜੇ ਮਲਕ ਭਾਗੋ ਖਾਣਗੇ, ਸਾਰੇ ਪਾਪ ਮਨੁੱਖ ਦੇ ਸਿਰ ਤੇ ਚੜ ਜਾਂਦੇ ਹਨ। ਕੀਰਤ ਕਾਰਨ ਨਰਨ ਖੁਆਈ, ਇਹਦਾ ਮਲਕ ਭਾਗੋ ਲੋਕਾਂ ਤੋਂ ਆਪਣੀ ਬੜਿਆਈ ਕਰਾਉਣ ਵਾਸਤੇ ਇੱਕ ਤੈਨੂੰ ਮਾਲ ਪੂੜੇ ਖੁਆਏ। ਪਾਪ ਛਪਾਵਤ ਨਿਜ ਮਨ ਮਾਹੀ, ਆਪਣੇ ਮਨ ਦੇ ਜਿਹੜੇ ਤੂੰ ਪਾਪ ਕੀਤੇ ਉਹਨਾਂ ਨੂੰ ਲੁਕੋਈ ਜਾ ਰਿਹਾ, ਉਹ ਨਹੀਂ ਦੱਸ ਰਿਹਾ ਹੈ। ਨਹਿਨ ਸੁਣਾਏ ਦਿਖਾਵਹਿ ਕਾਹੀ, ਕਿਸੇ ਨੂੰ ਕਹਿੰਦੇ ਇਸ ਤਰ੍ਹਾਂ ਸੁਣਾ ਕੇ ਸੁਣਾਉਣ ਰੂਪ ਨਹੀਂ ਦਿਖਾ ਰਿਹਾ, ਲੋਕਾਂ ਨੂੰ ਦੱਸ ਨਹੀਂ ਰਿਹਾ ਵੀ ਇਹ ਮੇਰੀ ਪਾਪਾਂ ਦੀ ਕਮਾਈ ਦਾ ਭੋਜਨ ਹੈ। ਕਿੱਕਰ ਬੀਜ ਜਾਂ ਧਰਤ ਮਝਾਰੀ, ਤਾਂ ਵੀ ਆਹ ਗੱਲ ਹੈ ਜਿਵੇਂ ਕੋਈ ਕਿੱਕਰਾਂ ਦਾ ਬੀਜ ਧਰਤੀ ਵਿੱਚ ਬੀਜ ਦੇਵੇ। ਉਗ ਲਗ ਕੰਟਕ ਦੇ ਦੁੱਖ ਭਾਰੀ, ਉਹ ਮਲਕ ਭਾਗੋ ਸੁਣ ਕੇ ਜਦੋਂ ਕਿੱਕਰਾਂ ਦਾ ਬੀਜ ਉਗੂਗਾ ਕੰਡੇ ਲੱਗਣਗੇ, ਤੇ ਉਹ ਕਹਿੰਦੇ ਕੰਡੇ ਲੱਗ ਕੇ ਭਾਰੀ ਦੁੱਖ ਦਿੰਦੇ ਆ, ਜਿਹੜਾ ਨੇੜੀ ਲੰਘਦਾ ਕੰਡੇ ਵੱਜਦੇ ਉਸਦੇ। ਇਹ ਜੋ ਪੁੰਨ ਸਾਹਿਬ ਕਰ ਸਭ ਹੈ ਦਿਖਾਵਾ, ਇਹ ਜਿਹੜਾ ਤੂੰ ਕਹਿੰਦੇ ਪੁੰਨ ਜਾ ਕਰਕੇ ਨਾ ਸਾਰਿਆਂ ਨੂੰ ਦਿਖਾਵਾ, ਦਿਖਾਵਾ ਜਾ ਕੀਤਾ ਹੈ। ਜਸ ਪਾ ਹਿਰਦੇ ਗਰਬਾਵਾ, ਲੋਕਾਂ ਤੋਂ ਜਸ ਪਾ ਕੇ ਹਿਰਦੇ ਵਿੱਚ ਹੰਕਾਰ ਜਾ ਕਰਿਆ ਵੀ ਮੈਂ ਬੜਾ ਭੋਜਨ ਜੱਗ ਕੀਤਾ ਹੈ। ਧਰਤ ਵਹਿਰ ਜੋ ਬੀਜ ਹਸਾਲਾ, ਉਹ ਮਲ ਭਾਗੋ ਸੁਣ, ਜਿਵੇਂ ਜਿਹੜਾ ਧਰਤੀ ਤੋਂ ਬਾਹਰ ਬਾਹਰ ਬੀਜ ਪਿਆ ਉਹ ਨਹੀਂ ਉਗਦਾ ਹੁੰਦਾ ਹੈ। ਉਗ ਹੈ ਨਾ ਕਿਉਂ ਫਲ ਦੇ ਹੇ ਵਿਸਾਲਾ, ਉਹ ਕਿਵੇਂ ਉੱਗੇਗਾ, ਕਿਵੇਂ ਉਹ ਕਹਿੰਦੇ ਫਲ ਦੇਵੇਗਾ, ਉਹਨੂੰ ਕੰਡੇ ਕੁੰਡੇ ਨਹੀਂ ਲੱਗਦੇ, ਉਹ ਇਸ ਤਰ੍ਹਾਂ ਰਹਿ ਜਾਂਦਾ ਹੈ। ਹੋਏ ਜੋ ਛੁਪਾਇਓ ਉਗ ਵਹਿ ਸੋ, ਜਿਹੜੇ ਬੀਜ ਨੂੰ ਕਹਿੰਦੇ ਧਰਤੀ ਵਿੱਚ ਲੋਭ ਕਰ ਦਈਏ ਨੱਪ ਦਈਏ ਉਹ ਜ਼ਰੂਰ ਉਗਦਾ ਹੁੰਦਾ ਹੈ। ਯਹੀ ਰੀਤ ਜਾਣ ਹੈ ਸਭ ਕੋ, ਇਸ ਰੀਤੀ ਨੂੰ ਸਾਰੇ ਜਿਹੜੇ ਸਿਆਣੇ ਲੋਕ ਜਾਣਦੇ। ਤੁਝਕੋ ਹੋਇ ਦੋਨੋਂ ਵਿਪਰੀਤਾ, ਮਹਾਰਾਜ ਕਹਿੰਦੇ ਵੀ ਤੈਨੂੰ ਤਾਂ ਦੋਵੇਂ ਤਰ੍ਹਾਂ ਕਰਕੇ ਜਿਹੜੀ ਉਲਟੀ ਗੱਲ ਹੋਵੇਗੀ। ਤਬ ਜਾਣੋ ਜਬ ਦੇ ਜਮ ਪੀਤਾ, ਤੂੰ ਜਾਣੇਗਾ ਵੀ ਦੋਵੇਂ ਗੱਲਾਂ ਉਲਟੀ ਹੋ ਗਈਆਂ ਜਦੋਂ ਤੂੰ ਜਮ ਤੈਨੂੰ ਡਰ ਦੇਵੇਗਾ, ਭਾਵ ਜਿਹੜਾ ਤੂੰ ਪਾਪਾਂ ਨੂੰ ਲੁਕੋ ਕੇ ਇਸ ਤਰ੍ਹਾਂ ਇਹ ਪੁੰਨ ਜਾ ਕੀਤਾ ਨਾ, ਤੇ ਫਿਰ ਪੁੰਨ ਕਰਕੇ ਹੰਕਾਰ ਕਰ ਰਹੇ, ਇਹ ਵੀ ਉਲਟੀ ਤੈਨੂੰ ਹੋ ਗਈ। ਜਦੋਂ ਤੂੰ ਪੁੰਨ ਕਰਕੇ ਹੰਕਾਰ ਕਰ ਲਿਆ ਵੀ ਹੰਕਾਰ ਕਰਨ ਤੋਂ ਫਿਰ ਉਹਦਾ ਫਲ ਨਹੀਂ ਮਿਲਦਾ ਹੈ, ਅਤੇ ਦੂਜਾ ਜਿਹੜਾ ਤੂੰ ਪਾਪਾਂ ਨੂੰ ਕਰਕੇ ਲੁਕੋਇਆ ਹੈ, ਅਤੇ ਜਿਵੇਂ ਧਰਤੀ ਨੂੰ ਵਿੱਚ ਬੀਜ ਨੂੰ ਕੋਈ ਲੁਕੋ ਦੇਵੇ ਉੱਗ ਪੈਂਦਾ ਹੈ, ਉਹ ਜਿਹੜੇ ਪਾਪ ਲੁਕੋ ਲੁਕੋ ਤੂੰ ਰੱਖੇ ਉੱਗ ਪੈਣੇ ਹੈ, ਇਹਦੇ ਕੰਡੇ ਤੈਨੂੰ ਵੱਜਣੇ ਹੈ, ਪਾਪਾਂ ਦਾ ਫਲ ਤੈਨੂੰ ਮਿਲੇਗਾ। ਦੂਜਾ ਇਹ ਵੀ ਹੈ ਵੀ ਜਿਹੜਾ ਤੂੰ ਲੁਕੋ ਕੇ ਪਾਪ ਜੇ ਅਤੇ ਪੁੰਨ ਜਿਹਾ ਕਰ ਰਿਹਾ ਨਾ ਦਿਖਾ ਦਿਖਾ ਕੇ, ਇਹਦਾ ਹੰਕਾਰ ਕਰ ਰਹੇ ਇਹਦਾ ਫਲ ਨਹੀਂ ਮਿਲਣਾ, ਦੂਜੀ ਤੇਰੀ ਮਾਇਆ ਵੀ ਉਹੀ ਚਲੀ ਜਾਣੀ ਹੈ, ਇਹਦਾ ਕੁਛ ਨਹੀਂ, ਤੇਰੇ ਘਰੋਂ ਮਾਇਆ ਵੀ ਚਲੀ ਜਾਣੀ, ਫੁੱਲ ਵੀ ਤੈਨੂੰ ਕੀ ਮਿਲਣਾ ਨਹੀਂ, ਪਾਪ ਲੁਕੋ ਰੱਖੇ ਪਾਪਾਂ ਦਾ ਫਲ ਤੈਨੂੰ ਮਿਲੇਗਾ। ਦੋਹਰਾ ਮਹਿਮਾ ਪਾਵਕ ਸੀ ਨਿਰਖ, ਕਿਉਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਹਿਮਾ ਵਡਿਆਈ ਹੈ, ਕਹਿੰਦੇ ਅੱਗ ਵਰਗੀ ਵੇਖ ਕੇ ਮਲਕ ਭਾਗੋ, ਨਿਜ ਮਨ ਕਰ ਲਗਦਾਰ। ਕਹਿੰਦੇ ਆਪਣਾ ਜਿਹੜਾ ਮਨ ਹੈ ਮਲਕ ਭਾਗੋ ਨੇ, ਜਿਵੇਂ ਕੋਈ ਕਹਿੰਦੇ ਛੋਟੀ ਜਿਹੀ ਲੱਕੜੀ ਹੋਵੇ ਸੁੱਕੀ, ਜਰ ਭਰ ਕੇ ਜੱਡ ਭਸਮ ਪਾ, ਕਹਿੰਦੇ ਹੈ ਸੜ ਮੱਚ ਕੇ ਮਲਕ ਭਾਗੋ, ਕਹਿੰਦੇ ਸਵਾਹ ਹੋ ਗਿਆ ਸਮਝਤ ਨਹੀਂ ਗਵਾਰ। ਪਰ ਫਿਰ ਵੀ ਮਲਕ ਭਾਗੋ ਐਡਾ ਮਹਾਂਮੂਰਖ ਹੈ, ਮਹਾਰਾਜ ਦੇ ਸਮਝਾਇਆ ਸਮਝਦਾ ਹੀ ਨਹੀਂ। ਚੌਪਈ ਬਹਰੋ ਬਚਨ ਕ੍ਰਿਤ ਕੇ ਪਰਸੇ, ਹਾਂ ਪਹਿਲਾਂ ਹੀ ਮਲਕ ਭਾਗੋ ਗੁੱਸੇ ਹੋਇਆ ਸੀ ਵੀ ਤੇਰੇ ਘਰ ਦਾ ਭੋਜਨ ਹੀ ਛਕਿਆ, ਲਹੂ ਦੀਆਂ ਧਾਰਾਂ ਜੀਆਂ ਕੱਢ ਕੇ ਮਾਲ ਪੂਰੀਆਂ ਜਦੋਂ ਅੱਖਰੀਆਂ ਸੁਣਾਈਆਂ, ਫਿਰ ਜਿਹੜੇ ਬਚਨ ਕਹੇ ਆ, ਕਹਿੰਦੇ ਜਿਵੇਂ ਘਿਓ ਅੱਗ ਵਿੱਚ ਪਾ ਦਈਏ ਕਰਸ਼ੀ ਭਰ ਕੇ, ਉਹ ਮਹਾਰਾਜ ਨੇ ਜਿਹੜੇ ਬਚਨ ਸੁਣਾਏ ਹੈ, ਪਾਵਕ ਭਇਓ ਜਾਹਤੇ ਸਰਸੇ, ਇਸ ਕਰਕੇ ਗੁੱਸਾ ਰੂਪੀ ਅੱਗ ਕਹਿੰਦੇ ਜ਼ਿਆਦਾ ਹੀ ਹੋ ਗਈ ਹੈ, ਮਲਕ ਭਾਗੋ ਨੂੰ ਹੋਰ ਗੁੱਸਾ ਚੜ ਗਿਆ ਹੈ। ਉਰ ਮਹਿਰ ਇਸ ਅਤ ਕਛ ਨਾ ਬਸਾਈ, ਹਿਰਦੇ ਵਿੱਚ ਗੁੱਸਾ ਤਾਂ ਬਹੁਤ ਹੈ ਪਰ ਬਸ ਮਹਾਰਾਜ ਤੇ ਕੁਛ ਚੱਲਦਾ ਨਹੀਂ ਇਸ ਦਾ, ਲੱਜਤ ਹੋ ਕਰ ਗਰੀਬ ਨਿਵਾਏ, ਹੋਰ ਸ਼ਰਮ ਸ਼ਾਰਜਾ ਹੋ ਕੇ ਗਰਦਨ ਜੀ ਗਿੱਛੀ ਜੀ ਨੇ ਨੀਵੀਂ ਕਰ ਲਈ। ਬੋਲ ਨਾ ਆਵ ਬਿਲਕੁਲ ਸਾ ਪਇਓ, ਕਹਿੰਦੇ ਬਚਨ ਨਹੀਂ ਆਉਂਦਾ ਹੈ, ਵਿਆਕਲਾਂ ਵਰਗਾ ਹੋ ਗਿਆ ਘਬਰਾ ਗਿਆ। ਜੋ ਕਿਰਪਨ ਕਾ ਧਨ ਕਿਤ ਗਇਓ, ਜਿਵੇਂ ਇੱਕ ਚੂਸਦਾ ਕਹਿੰਦੇ ਧਨ ਕਿਤੇ ਚਲਿਆ ਗਏ, ਉਹਦੀ ਮਾਂ ਜੀ ਮਰ ਜਾਂਦੀ, ਬਹਿ ਜਾਂਦਾ ਨੀਵੀਂ ਪਾ ਕੇ। ਕਿਦੋਂ ਜੂਬ ਮੈਂ ਦਰਬ ਹਰਾਇਓ, ਜਿਵੇਂ ਜੁਆਰੀ ਨੇ ਜੂਏ ਦੇ ਵਿੱਚ ਆਪਣਾ ਜਿਹੜਾ ਧਨ ਹਰਾ ਦਿੱਤਾ ਹੋਵੇ, ਉਹ ਬੈਠ ਜਾਂਦਾ ਹੈ ਔਖਾ ਜਾ ਹੋ। ਚੋਰ ਜਾਰ ਜੋ ਬੋਲਣ ਆਇਓ, ਜਿਵੇਂ ਚੋਰੀ ਕਰਨ ਵਾਲਾ ਉਹ ਸੰਤ ਤੋਂ ਪਾੜ ਵਿੱਚ ਫੜਿਆ ਹੋਵੇ ਉਹ ਨਹੀਂ ਬੋਲਦਾ, ਇਸੇ ਤਰ੍ਹਾਂ ਬਦਮਾਸ਼ੀ ਕਰਨ ਵਾਲਾ ਉੱਤੋਂ ਫੜਿਆ ਹੋਵੇ ਉਹ ਨਹੀਂ ਬੋਲਦਾ ਹੁੰਦਾ। ਊਚ ਨੀਚ ਹੇਰਹਿ ਨਰ ਠਾਂਡੇ, ਇਸ ਤਰ੍ਹਾਂ ਕਹਿੰਦੇ ਉੱਚੀ ਨੀਵੀਂ ਦੇ ਜਾਤ ਲੋਕ ਖੜੋਤੇ ਭਨੁਕ ਭਾਗ ਦੇ ਮੂੰਹ ਵੱਲ ਨੂੰ ਵੇਖਦੇ। ਚਿਤ ਮਹਿ ਅਧਿਕ ਬਿਸਮਤਾ ਬਾਡੇ, ਸਾਰਿਆਂ ਦੇ ਚਿੱਤਾਂ ਵਿੱਚ ਬੜੀ ਹੈਰਾਨੀ ਜੀ ਪਲ ਰਹੀ ਹੈ। ਸ੍ਰੀ ਨਾਨਕ ਉੱਠ ਬਾਹਰ ਆਏ, ਇੱਧਰ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਬਾਹਰ ਆ ਗਏ ਹਨ। ਮਨਹੋ ਗਿਆਨ ਕੋ ਤਰਨ ਸੁਹਾਏ, ਮਨਹੋ ਕਹਿੰਦੇ ਗਿਆਨ ਦਾ ਜਿਹੜਾ ਸੂਰਜ ਹੈ ਮਹਾਰਾਜ ਇਸ ਤਰ੍ਹਾਂ ਸੂਰੇ ਸਜ ਰਹੇ। ਦੋਹਰਾ ਲਾਲੋ ਜਿਨਕੇ ਸੰਗ ਹੈ, ਇਹਨਾਂ ਦੇ ਪਿੱਛੇ ਪਿੱਛੇ ਭਾਈ ਲਾਲੋ ਜੀ ਨਾਲ ਹਨ। ਅੰਗ ਉਮੰਗਤ ਭਾਜੋ, ਹਾਂ ਜਿਹੜਾ ਆਪਣੇ ਸਰੀਰ ਦੇ ਅੰਗਾਂ ਵਿੱਚ ਬੜਾ ਉਤਸ਼ਾਹਤ ਹੋ ਰਿਹਾ ਹੈ। ਰਤਨ ਕੁੰਦ ਕਰਨਾ ਸਦਨ, ਹਾਂ ਜਿਨ੍ਹਾਂ ਦੇ ਜਿਹੜੇ ਕਹਿੰਦੇ ਕਿਰਪਾ ਦੇ ਕਰਦੇ ਦੰਦ ਮਰਤਬਾਨ ਦੇ ਫੁੱਲ ਵਰਗੇ ਹਨ। ਬਦਨ ਸੋ ਉਡਗਨ ਰਾਜ, ਇਸੇ ਤਰ੍ਹਾਂ ਜਿਹੜਾ ਆਪ ਜੀ ਦਾ ਮੁੱਖ ਹੈ, ਜਿਵੇਂ ਕਹਿੰਦੇ ਤਾਰਿਆਂ ਦਾ ਰਾਜਾ ਚੰਦਰਮਾ ਪੂਰਨਮਾਸੀ ਦਾ ਚੰਦਰਮਾ ਹੋਵੇ, ਇਸ ਤਰ੍ਹਾਂ ਆਪ ਜੀ ਦਾ ਸੋਹਣਾ ਮੁਖੜਾ ਚਮਕ ਰਿਹਾ ਹੈ ਤੇ ਦੰਦ ਜਿਵੇਂ ਮਰਤਬਾਨ ਦੇ ਚੰਬੇ ਦੇ ਫੁੱਲ ਹੁੰਦੇ ਹੈ ਚਿੱਟੇ, ਇਸ ਤਰ੍ਹਾਂ ਸਜ ਰਹੇ ਹਨ। ਜਿਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹ ਕੋਈ ਸ਼ਿਕਸ ਦੇਣ ਵਾਸਤੇ, ਕੋਈ ਇਸੇ ਤਰ੍ਹਾਂ ਦੁੱਖ ਦੇਣ ਵਾਸਤੇ ਨੇ ਮਲਕ ਭਾਗੋ ਨੇ ਉਹ ਪਠਾਨਕੋਟ ਜਾ ਕੇ ਲੁੱਤੀ ਜੀ ਲਾਈ ਸੀ, ਚੁਗਲੀ ਜੀ ਕੀਤੀ ਸੀ, ਅਤੇ ਉਹ ਪਠਾਨ ਨੇ ਵੀ ਫਿਰ ਹੰਕਾਰੀ ਨੇ ਸਤਿਗੁਰੂ ਨੂੰ ਆਪਣੇ ਕੋਲ ਬੁਲਾਇਆ ਹੈ ਸੀ, ਇਹ ਫਿਰ ਗੱਪਾਂ ਜੀਆਂ ਫੜਾਂ ਜੀਆਂ ਮਾਰਦਾ ਸੀ ਮਲਕ ਭਾਗੋ ਵਾਂਗੂ, ਅਖੀਰੀ ਇਹਨੂੰ ਵੀ ਮਹਾਰਾਜ ਨੇ ਫਿਰ ਖਰੀਆਂ ਖਰੀਆਂ ਸੁਣਾ ਦਿੱਤੀਆਂ ਸੀ। ਉਹ ਜਿਵੇਂ ਪ੍ਰਸੰਗ ਆਏਗਾ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹ ਸੁਣ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਰਹੀ। ਲਾਲੋ ਜਿਨਕੇ ਸੰਗ ਹੈ ਅੰਗ ਉਮੰਗਤ ਪਾਜੋ, ਰਦਨ ਕੁੰਦ ਕਰਨਾ ਸਦਨ, ਬਦਨ ਸੋ ਉਡਗਨ ਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ